ਗੁਰੂ ਅਮਰਦਾਸ ਪਰਵੰਡ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਚੌਪਈ ਉਨੇ ਭਰੇ ਭਰੇ ਕਰ ਉਨੇ ਉਜਰ ਬਸਾਏ ਬਸੇ ਕਰ ਸੁਨੇ ਲੱਗ ਤੇ ਵੱਢ ਵੱਢ ਤੇ ਲੱਗ ਛਿਨ ਅਸ ਸਮ ਰਥ ਸਮ ਜੋਹ ਨਿਰਿਪ ਮਨ ਮੈਂ ਉਨੇ ਭਰੇ ਭਰੇ ਕਰ ਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਵਿੱਚ ਕੁਝ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਰਹੇ ਹਾਂ ਜੋ ਕਾਫੀ ਸਮੇਂ ਤੋਂ ਮੁੜ ਤੋਂ ਹੀ ਲੜੀਵਾਰ ਰੂਪ ਵਿੱਚ ਪ੍ਰਾਰੰਭ ਹੋਇਆ ਹੋਇਆ ਹੈ। ਪ੍ਰਸੰਗ ਸਰਵਣ ਕਰਦਿਆਂ ਕਰਦਿਆਂ ਕੱਲ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਪਹਿਲੀ ਉਦਾਸੀ ਸਮੇਂ ਵਿਚਰਦਿਆਂ ਵਿਚਰਦਿਆਂ ਪਟਨਾ ਸਾਹਿਬ ਤੋਂ ਅੱਗੇ ਉਹ ਮਣੀਪੁਰ ਰਿਆਸਤ ਵਿੱਚ ਚਲੇ ਗਏ। ਇੱਥੇ ਜਿਹੜਾ ਅਸੀਮ ਫਲਨਾਮੇ ਸ਼ਹਿਰ ਹੈ, ਰਾਜਧਾਨੀ ਹੈ, ਜਿੱਥੋਂ ਦਾ ਰਾਜ ਪਾ ਕੇ ਸੁਧਰ ਸਿੰਘ ਰਾਜਾ ਕਰ ਰਿਹਾ ਸੀ। ਇੱਥੇ ਗੁਰੂ ਮਹਾਰਾਜ ਦਾ ਬਹੁਤਾ ਪ੍ਰੇਮੀ ਪਿਆਰਾ ਭਗਤੀ ਕਰਨ ਵਾਲਾ ਝੰਡਾ ਵਾਢੀ ਸੀ, ਜੋ ਰਾਜੇ ਸੁਧਰ ਸਿੰਘ ਦੇ ਪਾਣਜੀ ਦੇ ਨਾਲ ਮਿਲ ਮਿਲ ਕੇ ਭਗਤੀ ਕਰਦੇ ਹੁੰਦੇ ਸੀ। ਇਹਨੂੰ ਨਿਹਾਲ ਕਰਨ ਲਈ ਮਹਾਰਾਜ ਇਹਨਾਂ ਦੀ ਰਾਜਧਾਨੀ ਤੋਂ ਬਾਹਰ ਬਾਹਰ ਚਲੇ ਗਏ। ਮਰਦਾਨੇ ਨੇ ਭੁੱਖ ਜ਼ਾਹਰ ਕੀਤੀ ਵੀ ਮੈਂ ਛੱਕ ਜਾਵਾਂ। ਗੁਰੂ ਮਹਾਰਾਜ ਕਹਿਣ ਲੱਗੇ ਵੀ ਕਿਹਦੇ ਘਰੇ ਜਾ ਕੇ ਛਕੇ ਛਕਾਏਗਾ। ਕਹਿਣ ਲੱਗਿਆ ਮਹਾਰਾਜ ਕੋਈ ਜਾਣ ਪਛਾਣ ਤਾਂ ਹੈ ਨਹੀਂ, ਤੁਸੀਂ ਦੱਸ ਦਿਓ। ਗੁਰੂ ਮਹਾਰਾਜ ਕਹਿਣ ਲੱਗੇ ਵੀ ਇੱਥੇ ਝੰਡਾ ਵਾਢੀ ਨਾਮ ਦਾ ਤਰਖਾਣ ਹੈ, ਪਾਖਰ ਨਾਮ ਉਹਦੇ ਪਿਤਾ ਦਾ ਨਾਂ ਹੈ, ਉਹਦੇ ਘਰੇ ਤੂੰ ਜਾਇਆ। ਪੁੱਛਦਾ ਪਛਾਣਦਾ ਇੱਕੋ ਤੱਕ ਚਲਿਆ ਗਿਆ ਸ਼ਹਿਰ ਵਿੱਚ, ਕਿਸੇ ਨੇ ਪਤਾ ਨਹੀਂ ਦੱਸਿਆ ਕਿ ਜਿਹੜਾ ਇੰਦਰ ਸੈਨ ਸੁਧਰ ਸੈਨ ਰਾਜੇ ਦਾ ਭਾਣਜਾ ਹੈ, ਉਹਦੇ ਨਾਲ ਮਿਲ ਜੁਲ ਗਿਆ। ਉਹਨੇ ਪੁੱਛ ਲਿਆ ਵੀ ਤੂੰ ਕਿਹਨੂੰ ਲੱਭਦਾ ਫਿਰ ਰਿਹਾ। ਇਸਨੇ ਚੰਡੇ ਬਾਡੀ ਦਾ ਨਾਮ ਲੈ ਦਿੱਤਾ, ਕਹਿਣ ਲੱਗਾ ਉਹਦੇ ਤਾਂ ਇਹ ਕੰਮ ਕੀ ਹੈ। ਕਹਿਣ ਲੱਗਾ ਉਹ ਆਪੇ ਪੁੱਛ ਲਏਗਾ ਅਤੇ ਕਰ ਦੇਗਾ। ਇਸ ਤਰ੍ਹਾਂ ਸੁਣ ਕੇ ਮਰਦਾਨੇ ਨੂੰ ਇਹਦਰ ਸੈਨ ਚੰਡਾ ਬਾਡੀ ਦੇ ਘਰੇ ਲੈ ਆਇਆ। ਉੱਠ ਕੇ ਖੜਾ ਹੋ ਗਿਆ, ਉਸਨੇ ਨਮਸਕਾਰ ਕੀਤੀ, ਪਣਗਿੱਟੇ ਬਿਠਾਇਆ, ਫਿਰ ਪੁੱਛ ਪੜਤਾਲ ਕੀਤੀ ਕਿ ਕਿੱਥੋਂ ਆਏ ਹੋ। ਉਸ ਵੇਲੇ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲਿਆ ਅਤੇ ਇਹਨੇ ਕਿਹਾ ਵੀ ਮੈਂ ਤਾਂ ਉਹਨਾਂ ਨੂੰ ਜਾਣਦਾ ਪਛਾਣਦਾ। ਭਾਈ ਮਰਦਾਨਾ ਜੀ ਸਿਆਣਾ ਸੀ, ਕਹਿਣ ਲੱਗੇ ਵੀ ਤੂੰ ਨਹੀਂ ਜਾਣਦਾ, ਜੋ ਗੁਰੂ ਨਾਨਕ ਸਾਹਿਬ ਤੈਨੂੰ ਚੰਗੀ ਤਰ੍ਹਾਂ ਜਾਣਦੇ ਪਛਾਣਦੇ। ਜਦੋਂ ਤੂੰ ਕਿਤੇ ਉਹਨਾਂ ਨਾਲ ਮਿਲੇ ਜੁੜੇਗਾ ਫਿਰ ਆਪੇ ਪਛਾਣ ਜਾਏਗਾ, ਸਮਝ ਜਾਏਗਾ ਵੀ ਹਾਂ ਕੋਈ ਮਹਾਨ ਹੈਗੇ ਹੈ। ਮਰਦਾਨੇ ਤੋਂ ਸੁਣ ਕੇ ਸੋਹਣਾ ਭੋਜਨ ਤਿਆਰ ਕਰਵਾ ਕੇ ਚੰਗੇ ਵਧੀਆ ਫਲ ਫਰੂਟ ਲੈ ਕੇ ਵੱਡੀ ਸਾਰੀ ਰਕੇਬ ਜੀ ਭਰ ਕੇ ਸਤਿਗੁਰੂ ਦੇ ਕੋਲ ਆ ਗਿਆ ਹੈ। ਭੋਜਨ ਛਕਣ ਲਈ ਬੇਨਤੀ ਕੀਤੀ ਹੈ। ਗੁਰੂ ਮਹਾਰਾਜ ਨੇ ਕਿਹਾ ਇਹਨਾਂ ਨੂੰ ਪੰਜ ਹਿੱਸਿਆਂ ਵਿੱਚ ਕਰ ਦੇ, ਜਿਹੜਾ ਤੇਰੇ ਨਾਲ ਰਲ ਮਿਲ ਕੇ ਉਹ ਭਗਤੀ ਕਰਦਾ ਉਹਨੂੰ ਵੀ ਲਿਆ ਬੁਲਾ ਕੇ ਫਿਰ ਇਕੱਠੇ ਛਕਾਂਗੇ। ਇਉਂ ਸੁਣ ਕੇ ਫਿਰ ਚੰਡਾ ਬਾਡੀ ਇੰਦਰ ਸੈਨ ਕੋਲ ਆਇਆ ਹੈ, ਬਾਗ ਵਿੱਚ ਬੈਠਾ ਸੀ, ਸਦਕੇ ਮਹਾਰਾਜ ਕੋਲ ਲੈ ਗਿਆ। ਰਸਤੇ ਜਾਂਦਿਆਂ ਕਿਹਾ ਵੀ ਜਿਸ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਆਪਣਾ ਪੂਰਾ ਗੁਰੂ ਲੱਭਦੇ ਫਿਰਦੇ ਸੀ, ਅੱਜ ਪੂਰਾ ਸੰਤ ਆ ਗਿਆ ਹੈ, ਰੱਬ ਦਾ ਰੂਪ ਹੀ ਆ ਗਏ। ਚਲ ਵੀ ਉਹਨਾਂ ਦੀ ਸ਼ਰਨ ਪੜ੍ਹ ਅਤੇ ਨਿਹਾਲ ਹੋ, ਜੋ ਕਹਿੰਦੇ ਹੋਏ ਮਹਾਰਾਜ ਦੀ ਸ਼ਰਨ ਆ ਗਏ। ਮੱਥਾ ਟੇਕਿਆ ਗੁਰੂ ਮਹਾਰਾਜ ਨੇ ਉਸ ਵੇਲੇ ਭਾਈ ਬਾਲਾ ਜੀ ਨੂੰ ਕਿਹਾ ਵੀ ਮਰਦਾਨੇ ਨੂੰ ਵਿਚਾਰੇ ਨੂੰ ਭੁੱਖ ਲੱਗੀ ਹੋਊਗੀ, ਪੰਜ ਹਿੱਸਿਆਂ ਵਿੱਚ ਕਰਕੇ ਇਹਦਾ ਹਿੱਸਾ ਇਹਨੂੰ ਦੇ ਤਾਂ ਛਕੇ। ਉੱਪਰੋਂ ਉੱਪਰੋਂ ਤਾਂ ਭਾਵੇਂ ਕਹਿੰਦਾ ਮਹਾਰਾਜ ਤੁਸੀਂ ਛਕੋ ਫਿਰ ਮੈਂ ਛਕ ਲਵਾਂਗਾ, ਪਰ ਮਹਾਰਾਜ ਕਹਿੰਦੇ ਨਹੀਂ ਤੈਨੂੰ ਜ਼ਿਆਦਾ ਭੁੱਖ ਲੱਗੀ ਤੂੰ ਪਹਿਲਾਂ ਛਕ ਲੈ। ਔਰ ਛਕ ਕੇ ਰਜ ਪੁਜ ਕੇ ਮੌਜ ਨਾਲ ਇੱਥੇ ਬਹਿ ਗਿਆ ਵੀ ਫਿਕਰ ਹੋ ਕੇ। ਉਦੋਂ ਬਾਅਦ ਫਿਰ ਬ੍ਰਹਮ ਵਿਚਾਰ ਚੱਲ ਪਈ, ਫਿਰ ਗੁਰੂ ਮਹਾਰਾਜ ਨੇ ਇਹ ਦੋਹਾਂ ਨੂੰ ਬ੍ਰਹਮ ਸਰੂਪ ਦੀ ਲਖਤਾ ਕਰਵਾ ਦਿੱਤੀ, ਨਿਹਾਲ ਕਰ ਦਿੱਤਾ। ਇੱਧਰ ਜਿਹੜਾ ਸੁਧਰ ਸੈਨ ਰਾਜਾ ਉਹਨੂੰ ਪਤਾ ਚੱਲਿਆ ਵੀ ਵਾਰ ਵਾਰ ਕੋਈ ਸੰਤ ਆਏ ਨੇ, ਉਹਨੇ ਕੋਈ ਭੇਜਿਆ ਆਪਣਾ ਨੌਕਰ ਚਾਕਰ। ਇੰਦਰ ਸੈਨ ਇਹਦਾ ਹੁਣ ਭਾਣਜਾ ਹੀ ਸੀ ਰਾਜੇ ਦਾ। ਇਹ ਕਹਿਣ ਲੱਗਿਆ ਮਹਾਰਾਜ ਮੈਂ ਆਪਣੇ ਮਾਮੇ ਨੂੰ ਜਾ ਕੇ ਲਿਆਉਣਾ ਹਾਂ, ਕਿਉਂਕਿ ਆਪ ਜੀ ਦੇ ਸੰਬੰਧ ਵਿੱਚ ਉਹਨੂੰ ਜਾ ਕੇ ਸਮਝਾ ਦੇਵਾਂਗਾ, ਉਹ ਵੀ ਮੇਰੇ ਵਾਂਗੂ ਮਹਾਰਾਜ ਸ਼ਰਨ ਲੈ ਕੇ ਨਿਹਾਲ ਹੋਊਗਾ। ਗੁਰੂ ਮਹਾਰਾਜ ਨੇ ਉਸ ਵੇਲੇ ਨੂੰ ਜਾਣ ਦੀ ਆਗਿਆ ਦੇ ਦਿੱਤੀ, ਜਿਸ ਨਾਲ ਆ ਕੇ ਇਸਨੇ ਆਪਣੇ ਮਾਮੇ ਨੂੰ ਕਿਹਾ ਵੀ ਉਹ ਪੂਰਨ ਸੰਤ ਆ ਗਏ, ਕਰਤਾਰ ਦਾ ਰੂਪ ਹੈ, ਤੂੰ ਉਹਨਾਂ ਦੀ ਸ਼ਰਨ ਫੜ ਲਾ, ਸ਼ਰਨ ਪੈ ਜਾ, ਬਹੁਤ ਕੁਛ ਪ੍ਰਾਪਤ ਹੋਊਗਾ। ਉਹ ਕਿੱਡੇ ਕੁ ਮਹਾਨ ਹਨ ਗੁਰੂ ਨਾਨਕ ਸਾਹਿਬ ਸੰਤ, ਇਸ ਸੰਬੰਧ ਵਿੱਚ ਜਿਵੇਂ ਇੰਦਰ ਸੈਨ ਨੇ ਆਪਣੇ ਮਾਮੇ ਨੂੰ ਮਹਾਰਾਜ ਦੀ ਮਹਿਮਾ ਕਰਕੇ ਕੁਝ ਬਚਨ ਕਹੇ, ਉਹ ਪ੍ਰਸੰਗ ਆ ਰਿਹਾ। ਜਿਵੇਂ ਫਿਰ ਇਸ ਤਰ੍ਹਾਂ ਇਹ ਸੁਧਰ ਸੈਨ ਵੀ ਗੁਰੂ ਨਾਨਕ ਸਾਹਿਬ ਦੀ ਚਰਨ ਸ਼ਰਨ ਆਇਆ, ਇਸ ਤਰ੍ਹਾਂ ਸਿੱਖੀ ਗ੍ਰਹਿਣ ਕੀਤੀ, ਉਪਦੇਸ਼ ਸੁਣ ਕੇ ਨਿਹਾਲ ਹੋਇਆ, ਬੇਅੰਤ ਬੇਅੰਤ ਬਖਸ਼ਾਂ ਇਸ ਨੇ ਹਾਸਲ ਕੀਤੀਆਂ। ਇੱਥੇ ਗੁਰੂ ਮਹਾਰਾਜ ਨੇ ਫਿਰ ਇੱਧਰ ਉੱਧਰ ਸਿੱਖੀ ਫੈਲਾਈ। ਉਹ ਕੁਝ ਪ੍ਰਸੰਗੇ ਮਣੀਪੁਰ ਰਿਆਸਤ ਦਾ ਬਾਕੀ ਰਹਿੰਦਾ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ। ਉਨੇ ਭਰੇ ਭਰੇ ਕਰ ਉਨੇ ਇੰਦਰ ਸੈਨ ਭਾਣਜਾ ਆਪਣੇ ਮਾਮੇ ਸੁਧਰ ਸੈਨ ਰਾਜੇ ਨੂੰ ਕਹਿ ਰਿਹਾ ਵੀ ਗੁਰੂ ਨਾਨਕ ਸਾਹਿਬ ਸੰਤ ਐਸੇ ਮਹਾਨ ਹੈ ਕਰਤਾਰ ਦਾ ਸਰੂਪ, ਜਿਹੜੇ ਬਿਲਕੁਲ ਕਹਿੰਦੇ ਸੱਖਣੇ ਆ ਨਾ, ਖਾਲੀ ਹੈ, ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ ਹੈ, ਉਹਨਾਂ ਨੂੰ ਭਰ ਦੇਣ ਵਾਲੇ ਹਨ ਤੇ ਭਰਿਆ ਹੋਇਆਂ ਨੂੰ ਉਹ ਖਾਲੀ ਕਰ ਦੇਣ ਵਾਲੇ ਹਨ। ਉਜੜ ਬਸਾਏ ਬਸੇ ਕਰ ਸੁਨੇ ਜਿਹੜੇ ਉਜੜੇ ਪਏ ਆ ਉਹਨਾਂ ਨੂੰ ਵਸਾ ਦੇਣ ਵਾਲੇ, ਬੱਚਿਆਂ ਨੂੰ ਕਹਿੰਦੇ ਘਰਾਂ ਨੂੰ ਉਹ ਸੰਨੇ ਖਾਲੀ ਕਰ ਦੇਣ ਵਾਲੇ ਹਨ। ਲੱਗ ਤੇ ਵੱਡ ਵੱਡ ਤੇ ਲੱਗ ਛਿੰਨ ਮੈਂ ਐਸੇ ਗੁਰੂ ਨਾਨਕ ਸਾਹਿਬ ਹੈ ਜਿਹੜੇ ਛੋਟੇ ਜਿਹਨਾਂ ਨੂੰ ਬਹੁਤ ਵੱਡੇ ਬਣਾ ਦੇਣ ਵਾਲੇ, ਜਿਹੜੇ ਬਹੁਤ ਵੱਡੇ ਹੰਕਾਰੀ ਜੀ ਬਣੇ ਬੈਠੇ ਹੈ ਉਹਨਾਂ ਨੂੰ ਇੱਕ ਛਿੰਨ ਵਿੱਚ ਹੀ ਛੋਟੇ ਨੀਵੇਂ ਕਰ ਦੇਣ ਵਾਲੇ ਹਨ। ਅਸ ਸਮਰੱਥ ਸਮਝ ਨਿਰਪ ਮਨ ਮੈਂ ਮੇਰੇ ਮਾਮਾ ਰਾਜੇ ਸੁਧਰ ਸੈਨ ਇਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਜੀ ਮਨ ਵੀ ਸਮਝਦਾ ਵੀ ਉਹ ਬੜੇ ਸਮਰੱਥ ਹੈ ਤਾਕਤ ਵਾਲੇ ਹਨ। ਭੂਪ ਕਹੇ ਜਿਹ ਬਿਦ ਤੁਮ ਕਹੇ ਹੋ ਸਵੇਰੇ ਸੁਧਰ ਸੈਨ ਰਾਜਾ ਕਹਿਣ ਲੱਗਿਆ ਵੀ ਭਾਣਜੇ ਇੰਦਰ ਸਿੰਘ ਜਿਸ ਤਰ੍ਹਾਂ ਤੂੰ ਮੈਨੂੰ ਕਹਿੰਦਾ ਹਾਂ ਤਿਹ ਬਿਦ ਜਾਏ ਸ਼ਰਨ ਮੈਂ ਗਹਿ ਹਾਂ ਸਹਿ ਢੰਗ ਨਾਲ ਜਾ ਕੇ ਮੈਂ ਵੀ ਗੁਰੂ ਨਾਨਕ ਸਾਹਿਬ ਸੰਤ ਦੀ ਸ਼ਰਨ ਫੜ ਲਵਾਂ, ਸ਼ਰਨ ਪੈ ਜਾਵਾਂਗਾ। ਜਿਹ ਕੀ ਮਹਿਮਾ ਸੁਨੀਅਤ ਭਾਰੀ ਜਿਸ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਹਿਮਾ ਹੈ ਕਹਿੰਦੇ ਬੜੀ ਤਕੜੀ ਭਾਰੀ ਸੁਣੀ ਦੀ ਹੈ। ਦਰਸ ਕਰਨ ਅਭਿਲਾਖ ਹਮਾਰੀ ਇੰਦਰ ਸੈਨ ਭਾਣਜੇ ਮੇਰੀ ਤਾਂ ਪਹਿਲਾਂ ਹੀ ਐਸੇ ਗੁਰੂ ਨਾਨਕ ਸਾਹਿਬ ਸੰਤ ਦੇ ਦਰਸ਼ਨ ਕਰਨ ਦੀ ਆਕਾਸ਼ ਹੈ ਸੀ, ਜਾਣਾ ਹੈ ਸੀ। ਇੰਦਰ ਸੈਨ ਕਹਿ ਭੇਟਾ ਲੀਜੈ ਉਸ ਵੇਲੇ ਇੰਦਰ ਸੈਨ ਭਾਣਜਾ ਕਹਿਣ ਲੱਗਿਆ ਵੀ ਮਾਮਾ ਜੀ ਕੋਈ ਨਾ ਕੋਈ ਜਿਹੜੀ ਭੇਟਾ ਹੱਥਾਂ ਵਿੱਚ ਲੈ ਲਈਏ, ਆਪਣਾ ਆਪ ਨਿਵਾਰਨ ਕੀ ਜੈ। ਮੈਂ ਬਹੁਤ ਵੱਡਾ ਰਾਜਾ ਹਾਂ, ਮੈਂ ਉਹਨਾਂ ਦੀ ਸ਼ਰਨ ਕਿਉਂ ਫੜਾਂ, ਉਹਨਾਂ ਦੇ ਮਨ ਕਿਉਂ ਮੱਥਾ ਟੇਕਾਂ, ਆਪਣਾ ਜਿਹੜਾ ਹੰਕਾਰ ਜਾ ਉਹਨੂੰ ਨਿਵਰਤ ਕਰੀਏ, ਹੰਕਾਰ ਛੱਡ ਕੇ ਜਾਈਏ। ਸ਼ੁਭ ਫਲ ਮਧੁਰ ਅਸਨ ਧਾਰ ਆਗੇ ਇਸ ਤਰ੍ਹਾਂ ਮਾਮਾ ਜੀ ਚੰਗੇ ਜਿਹੜੇ ਮਿੱਠੇ ਫਲ ਹੈ, ਚੰਗੇ ਜਿਹੜੇ ਮਿੱਠੇ ਭੋਜਨ ਹੈ ਉਹਨਾਂ ਦੇ ਅੱਗੇ ਰੱਖ ਕੇ ਕਰ ਹੋ ਡੰਡੌਤ ਚਰਨ ਜੁਗ ਲਾਗੇ ਕਹਿੰਦੇ ਹੈ ਡੰਡੇ ਵੱਲ ਸਿੱਧਾ ਪੈ ਕੇ ਉਹਨਾਂ ਦੇ ਚਰਨੀ ਲੱਗ ਕੇ ਮੱਥਾ ਟੇਕ ਤੂੰ ਮਾਨੀ ਸੀਖ ਸੁਸਾ ਕੇ ਸੁਤਕੀ ਆਪਣੇ ਭੈਣ ਦੇ ਪੁੱਤਰ ਦੀ ਭਾਣਜੇਰੀ ਜਿਹੜੀ ਸਿੱਖਿਆ ਸੀ ਇਹ ਮਾਮੇ ਸੁਧਰ ਸੈਨ ਨੇ ਮਲ ਲੈਣਾ ਕੀਤੀ। ਲਖੀ ਹਿਰਦੈ ਭਾਖਤ ਮਮ ਹਿਤ ਕੀ ਹਿਰਦੇ ਵਿੱਚ ਜਾਣਿਆ ਵੀ ਇਹ ਜਿਹੜਾ ਭਾਣਜਾ ਮੇਰੇ ਭਲੇ ਦੀ ਗੱਲ ਹੀ ਕਹਿ ਰਿਹਾ ਹੈ। ਸੁਣ ਭੇਟਾ ਲੈ ਕਰ ਸੋ ਆਵਾ ਇਸ ਤਰ੍ਹਾਂ ਆਪਣੇ ਭਾਣਜੇ ਤੋਂ ਸੁਣ ਕੇ ਤੇ ਉਹੀ ਭੇਟਾ ਫਲ ਫਰੂਟ ਹੋਰ ਭੋਜਨ ਲੈ ਕੇ ਸੁਧਰ ਸੈਨ ਰਾਜਾ ਆ ਗਿਆ ਹੈ। ਇੰਦਰ ਸੈਨ ਜਿਹ ਸੰਗ ਸੁਹਾਵਾ ਇੰਦਰ ਸੈਨ ਜਿਹੜਾ ਇਹਦਾ ਭਾਣਜਾ ਇਹਦੇ ਨਾਲ ਹੀ ਕਹਿੰਦੇ ਸੋਭਨੀਕ ਸਜ ਰਿਹਾ ਹੈ। ਦੋਹਰਾ ਪਗ ਨੰਗੇ ਮਨ ਦੀਨ ਹੋਵੇ ਸੁਧਰ ਸੈਨ ਨੇ ਪੈਰ ਕੀਤੇ ਮਨ ਵਿੱਚ ਬਹੁਤ ਦੀਨ ਨਿਮਰਤਾ ਸਹਿਤ ਹੋਇਆ ਹੋਇਆ ਪ੍ਰੇਮ ਸੰਗ ਤੇ ਹਿਆਨ ਪ੍ਰੇਮ ਪਿਆਰ ਦੇ ਨਾਲ ਇੰਦਰ ਸੈਨ ਨੇ ਇਹਨੂੰ ਆਪਣੇ ਨਾਲ ਲਿਆਂਦਾ ਰਾਜੇ ਮਾਮੇ ਨੂੰ ਕਰ ਬੰਦੇ ਬੰਧਨ ਕਰੀ ਰਾਜੇ ਨੇ ਦੋਵੇਂ ਹੱਥ ਜੋੜ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਧਰ ਪਰ ਦੰਡ ਸਮਾਨ ਧਰਤੀ ਉੱਪਰ ਜਿਵੇਂ ਡੰਡਾ ਪਿਆ ਹੁੰਦਾ ਸਿੱਧਾ ਲੋਟ ਪੈ ਕੇ ਨਮਸਕਾਰ ਕੀਤੀ ਚੌਪਈ ਕਰ ਅਸ਼ਟਾਂਗ ਚਰਨ ਅਨੁਰਾਗਾ ਡੰਡੇ ਬਾਅਦ ਸਿੱਧਿਆਂ ਚਰਨਾਂ 'ਤੇ ਨਮਸਕਾਰ ਕਰਕੇ ਫਿਰ ਚਰਨਾਂ ਦਾ ਪ੍ਰੇਮੀ ਪਿਆਰਾ ਰਾਜਾ ਹੋਇਆ ਹੈ। ਪਰਿਓ ਰਹਿਓ ਉਠਤ ਨਾ ਅਬਡ ਭਾਗਾ, ਮਹਾਰਾਜ ਦੇ ਚਰਨਾਂ ਤੋਂ ਕਹਿੰਦੇ ਪਿਆ ਉੱਠਦਾ ਹੀ ਨਹੀਂ ਹੈ, ਵੱਡੇ ਭਾਗਾਂ ਵਾਲਾ ਹੈ। ਭਿਖ ਗੁਰ ਦਈ ਪੀਠ ਪਰ ਥਾਪੀ, ਗੁਰੂ ਮਹਾਰਾਜ ਨੇ ਇਸ ਤਰ੍ਹਾਂ ਡੰਡੇ ਪਰ ਸਿੱਧਾ ਪਿਆ ਦੇ ਕੇ ਪਿੱਠ ਉੱਪਰ ਥਾਪੀ ਜੀ ਦਿੱਤੀ ਹੈ। ਉਠ ਹੋ ਭੂਪ ਅਤ ਭਾਪਰ ਤਾਪੀ, ਗੁਰੂ ਮਹਾਰਾਜ ਕਹਿੰਦੇ ਵੀ ਉੱਠ ਖੜ ਤੂੰ ਬਹੁਤ ਵੱਡਾ ਤਗੜਾ ਤੇਜ ਪ੍ਰਤਾਪੀ ਰਾਜਾ ਹੋਵੇਗਾ। ਨਿਰਪਤ ਸਤਾਰਾਂ ਹੈ ਤੋ ਹੇ ਸਮੀਪਾ, ਬਾਕੀ ਜਿਹੜੇ ਸਤਾਰਾਂ ਰਾਜੇ ਹੈ ਸਾਰੇ ਤੇਰੇ ਅਧੀਨ, ਨੇੜੇ ਨੇੜੇ ਦੇ ਸਭ ਕਹਿ ਪਇਓ ਤੁਸੀਂ ਅਵਨੀਪਾ, ਸਾਰਿਆਂ ਸਤਾਰਾਂ ਰਾਜਿਆਂ ਦਾ ਤੁਸੀਂ ਕਹਿੰਦੇ ਵੱਡਾ ਰਾਜਾ ਹੋ ਗਿਆ ਹੈ। ਆਨ ਕਰਹਿੰਗੇ ਤਬ ਪਾਦ ਬੰਦਨ, ਸਤਾਰਾਂ ਬਾਕੀ ਜਿਹੜੇ ਰਾਜੇ ਆਪ ਹੀ ਆ ਕੇ ਤੇਰੇ ਚਰਨਾਂ ਤੇ ਨਮਸਕਾਰਾਂ ਕਰਨਗੇ। ਜੇ ਨਾ ਆਏ ਚੜ ਕਰ ਹੋ ਨਿਕੰਦਨ, ਭਲਾ ਨਾ ਕੋਈ ਚਿੜ ਕੇ ਆਏ। ਕਵੀਲ ਨੇ ਆਪਣੇ ਵੱਲੋਂ ਕਹਿ ਲਿਆ ਵੀ ਤੂੰ ਨਾਸ ਕਰ ਦੀ, ਪਰ ਜਦੋਂ ਮਹਾਰਾਜ ਨੇ ਬਚਨ ਕਹਿ ਦਿੱਤੇ ਉਹਨਾਂ ਨੇ ਆਪੇ ਆਈ ਜਾਣਾ ਹੈ। ਪ੍ਰੇਮ ਅਧਿਕ ਜਬ ਤਿਹਕਾ ਦੇਖਾ, ਜਦੋਂ ਗੁਰੂ ਮਹਾਰਾਜ ਨੇ ਇਹਦਾ ਬਹੁਤਾ ਪ੍ਰੇਮ ਪਿਆਰ ਦੇਖਿਆ ਹੈ। ਤੀਨੋ ਬਰ ਹੈ ਰਾਜ ਵਿਸੇਖਾ, ਇਸ ਕਰਕੇ ਬਰ ਦੇ ਦਿੱਤਾ ਵੀ ਤੇਰਾ ਬਹੁਤ ਵੱਡਾ ਰਾਜ ਭਾਗ ਹੋਵੇਗਾ। ਸੁਧਰ ਸੈਨ ਸੁਣ ਕਰ ਹਰ ਖਾਨਾ, ਜਿਹੜਾ ਸੁਧਰ ਸੈਨ ਰਾਜਾ ਸੀ ਉਹ ਵਰ ਰੂ ਬਚਨ ਸੁਣ ਕੇ ਬਹੁਤ ਖੁਸ਼ ਹੋ ਗਿਆ। ਸ੍ਰੀ ਕਰਤਾਰ ਸਮਾਨ ਪਛਾਣਾ, ਨਾਨਕ ਸਾਹਿਬ ਜੀ ਨੂੰ ਵੀ ਇਹ ਤਾਂ ਕਰਤਾਰ ਹੀ ਆ ਗਿਆ, ਵਾਹਿਗੁਰੂ ਹੀ ਆ ਗਿਆ, ਇਸਦੇ ਸਮਾਨ ਹੀ ਪਛਾਣਿਆ ਜਾਣਿਆ। ਦੋਹਰਾ ਬਿਨ ਕਰੀ ਕਰ ਬੰਦ ਕੈ, ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਲੈ ਚਲਾ ਨਿਜ ਧਾਮ। ਇਸ ਤਰ੍ਹਾਂ ਸੁਧਰ ਸਿੰਘ ਰਾਜਾ ਆਪਣੇ ਘਰ ਵੱਲ ਨੀ ਲੈ ਚੱਲਿਆ ਸਤਿਗੁਰਾਂ ਨੂੰ। ਇੱਕ ਮਾਸ ਤੇ ਹੇਠਾਂ ਰਹੇ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰੇਮ ਪਿਆਰ ਦੇਖ ਕੇ ਇਹਦੇ ਘਰ ਦੇ ਵਿੱਚ ਇੱਕ ਮਹੀਨਾ ਤੱਕ ਰਹੇ। ਪੂਰਨ ਕਿੰਕਰ ਕਾਮ, ਆਪਣਾ ਦਾਸ ਉਹਦੀ ਕਾਮਨਾ ਪੂਰੀ ਕਰਨ ਵਾਸਤੇ। ਚੌਪਈ ਸ੍ਰੀ ਗੁਰ ਭਾਣੇ ਨਰੇਸ਼ ਸੁਨੀਜੈ, ਗੁਰੂ ਮਹਾਰਾਜ ਕਹਿਣ ਲੱਗੇ ਹੈ ਰਾਜੇ ਸੁਧਰ ਸਿੰਘ ਸਾਡਾ ਬਚਨ ਸੁਣ ਲੈ। ਝੰਡੇ ਕੀ ਸਮਤਾ ਨਹ ਕੀਜੈ, ਜਿਹੜਾ ਝੰਡਾ ਵਾਢੀ ਹੈ ਜਿਸਨੂੰ ਅਸੀਂ ਪਹਿਲਾਂ ਨਿਹਾਲ ਕੀਤਾ ਇਹਦੀ ਬਰਾਬਰੀ ਤੈਨੇ ਨੀ ਬਿਲਕੁਲ ਕਰਨੀ। ਜੇਕਰ ਆਪਣਾ ਭਲਾ ਤੁਮ ਚਾਹੀ, ਇਹ ਸੁਧਰ ਸੈਨ ਰਾਜੇ ਤੂੰ ਆਪਣਾ ਜੇ ਭਲਾ ਕਰਿਆ ਚਾਹੁੰਦਾ ਹੈ, ਸਦਾ ਨਵਿਓ ਆਗੈ ਤੇ ਰਹੀ, ਜਿਹੜਾ ਝੰਡਾ ਵਾਢੀ ਹੈ ਸਾਡਾ ਸੇਵਕ ਇਹਦੇ ਅੱਗੇ ਹਮੇਸ਼ਾ ਤੂੰ ਝੁਕੇ ਰਹਿਣਾ ਹੈ। ਸਰਬ ਦੇਸ਼ ਸਿੱਖੀ ਪ੍ਰਗਟਾਏ, ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਸਾਰੇ ਇਲਾਕੇ ਸਿੱਖੀ ਪ੍ਰਗਟ ਕੀਤੀ। ਝੰਡੇ ਅਗਰਜ ਦਏ ਨਿਵਾਏ, ਮਹਾਰਾਜ ਦੇ ਸਿੱਖ ਬਣੇ ਨਾ ਚਰਨਾਵਤ ਲੈ ਕੇ ਸਾਰਿਆਂ ਨੂੰ ਝੰਡੀ ਵੱਡੀ ਦੇ ਅੱਗੇ ਨਵਾ ਦਿੱਤਾ ਹੈ ਵੀ ਇਹੀ ਤੁਹਾਡਾ ਮੁਰਸ਼ਦ ਹੈ, ਪੂਜਨੀਕ ਸਤਿਕਾਰਯੋਗ ਹੈ। ਸਿਮਰਨ ਨਾਮ ਦਾਨ ਇਸ਼ਨਾਨਾ, ਜਿਹੜੇ ਵੀ ਸਿੱਖ ਬਣੇ ਆ ਸਾਰਿਆਂ ਨੂੰ ਕਿਹਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਨਾਮ ਜਪਣਾ ਹੈ, ਧਰਮ ਦੀ ਕਿਰਤ ਕਰਕੇ ਦਾਨ ਕਰਨਾ ਹੈ। ਕਰ ਹੈ ਮਨੁਜ ਨਿਜ ਭਲਾ ਪਛਾਣਾ, ਮਹਾਰਾਜ ਦਾ ਉਪਦੇਸ਼ ਸੁਣ ਕੇ ਜਿੰਨੇ ਲੋਕ ਆਪਣਾ ਭਲਾ ਪਛਾਣ ਕੇ ਇਸ਼ਨਾਨ ਕਰਦੇ ਹੈ, ਨਾਮ ਜਪਦੇ ਹੈ, ਦਾਨ ਕਰਦੇ ਹਨ। ਬਹਰ ਚਲਨ ਕੀ ਬਾਤ ਚਲਾਈ, ਉਸ ਤੋਂ ਬਾਅਦ ਫਿਰ ਇੱਥੋਂ ਅੱਗੇ ਚਲੇ ਜਾਣ ਦੀ ਇੱਕ ਦਿਨ ਮਹਾਰਾਜ ਨੇ ਗੱਲਬਾਤ ਚਲਾਈ। ਸੁਣ ਤੋਂ ਨਿਰਪਤ ਨੇ ਗੇਰਾ ਅਲਾਈ, ਰਾਜੇ ਸੁਧਰ ਸੈਨ ਨੇ ਸੁਣ ਕੇ ਬਚਨ ਕਿਹਾ ਮੁੱਖ ਤੋਂ। ਕੱਜ ਬਾਜੀ ਸਭ ਰਾਜ ਸਮਾਜਾ, ਗੁਰੂ ਮਹਾਰਾਜ ਜਿਹੜੇ ਹਾਥੀ ਹੈ ਘੋੜੇ ਹੈ ਹੋਰ ਰਾਜ ਭਾਗ ਦਾ ਜਿੰਨਾ ਸਾਜ ਜੋ ਸਮਾਨ, ਨਿਜ ਕਰ ਝੰਡੇ ਕੋ ਦੇਹ ਆਜਾ, ਆਪਣੇ ਹੱਥਾਂ ਨਾਲ ਮਹਾਰਾਜ ਜਿਹੜਾ ਝੰਡਾ ਵਾਢੀ ਆਪ ਜੀ ਦਾ ਮਹਾਨ ਗੁਰਸਿੱਖ ਇਹਨੂੰ ਦੇ ਦਈਏ ਸਭ ਕੁਛ। ਮੋਹ ਕੋ ਲੈ ਹੋ ਆਪਣੇ ਸਾਥਾ, ਗੁਰੂ ਨਾਨਕ ਸਾਹਿਬ ਮੈਨੂੰ ਤਾਂ ਤੁਸੀਂ ਆਪਣੇ ਨਾਲ ਹੀ ਲੈ ਲਓ, ਰਹਿ ਨਾ ਸਕੋ ਤੁਮ ਬਿਨ ਜਗ ਨਾਥਾ। ਜਗ ਦੇ ਨਾਲ ਮਾਲਕ ਹੁਣ ਇਹੋ ਜਿਹੀ ਗੱਲ ਹੋ ਗਈ ਹੈ, ਤੁਹਾਤੋਂ ਬਗੈਰ ਮੈਂ ਹੁਣ ਕੱਲਾ ਰਹਿ ਨੀ ਸਕਦਾ। ਮੀਨ ਨੀਰ ਗਤ ਸ੍ਰੀ ਪਗ ਸੰਗਾ, ਤੁਹਾਡੇ ਚਰਨਾਂ ਦੇ ਨਾਲ ਮੇਰੀ ਜਿਹੜੀ ਹੈ ਕਹਿੰਦੇ ਜਿਵੇਂ ਮੱਛੀ ਤੇ ਪਾਣੀ ਦੀ ਰੀਤੀ ਹੁੰਦੀ ਹੈ, ਉਹ ਪਾਣੀ ਤੋਂ ਬਗੈਰ ਮੱਛੀ ਰਹਿੰਦੀ ਨਹੀਂ ਹੈ, ਮਰ ਜਾਂਦੀ, ਇਸ ਤਰ੍ਹਾਂ ਹੁਣ ਮੇਰੀ ਜਿੱਤੀ ਹੈ, ਤੁਹਾਡੇ ਬਗੈਰ ਮੈਂ ਹੁਣ ਰਹਿ ਨਹੀਂ ਸਕਦਾ। ਅਸ ਕਹਿ ਤਿਓ ਔਰ ਪ੍ਰੇਮ ਉਮੰਗਾ। ਇਸ ਤਰ੍ਹਾਂ ਦੇ ਬਚਨ ਕਹਿੰਦੇ ਆ, ਬਹੁਤ ਹੀ ਪ੍ਰੇਮ ਇਹਦੇ ਹਿਰਦੇ ਨੂੰ ਉਛਲਿਆ ਹੈ। ਕੁਲ ਕਾਵਲ ਤਨ ਗਦ ਗਦ ਬਾਨੀ, ਸਰੀਰ ਤੇ ਕੁਲਾ ਪੁਲਕਾਵਲੀ ਆ ਗਈ, ਲੋ ਕੰਡੇ ਹੋ ਗਏ, ਗਦ ਗਦ ਬਾਣੀ ਹੋ ਗਈ, ਗਲਾ ਭਰ ਆਇਆ ਹੈ। ਤੇ ਛਿਨ ਨਿਰਭ ਕੀ ਗਤ ਬੇਕੁਲਾਨੀ। ਉਸ ਵੇਲੇ ਰਾਜੇ ਦੀ ਬਹੁਤ ਹੀ ਜਿਹੜੀ ਹਾਲਤ ਪ੍ਰੇਮ ਵਿੱਚ ਆ ਕੇ ਵਿਆਕਲ ਜੀ ਹੋ ਗਈ। ਦੇਖ ਪ੍ਰੀਤ ਆਸ ਉਰ ਕੀ ਸਾਚੀ, ਗੁਰੂ ਮਹਾਰਾਜ ਨੇ ਇਹਦੇ ਹਿਰਦੇ ਦੀ ਸੱਚੀ ਸੁੱਚੀ ਪ੍ਰੀਤੀ ਦੇਖ ਕੇ ਸ੍ਰੀ ਨਾਨਕ ਜੀ ਗਿਰਾ ਉਬਾਚੀ। ਨਾਨਕ ਸਾਹਿਬ ਜੀ ਨੇ ਆਪਣੇ ਮੁਖ ਤੋਂ ਬਚਨ ਬਾਣੀ ਕਿਹਾ ਰਾਜੇ ਨੂੰ, ਧਰਹੋ ਧਿਆਨ ਨਿਤ ਉਰ ਅਵਨੀਪਾ। ਹੇ ਰਾਜੇ, ਸਾਡੇ ਸਰੂਪ ਦਾ ਇੱਥੇ ਬੈਠੇ ਹੀ ਧਿਆਨ ਤੂੰ ਧਾਰ। ਮੈਂ ਹੋ ਤੁਮਰੇ ਸਦਾ ਸਮੀਪਾ, ਅਸੀਂ ਕਿਤੇ ਆਸੇ ਪਾਸੇ ਥੋੜੋ ਗਏ, ਤੁਸੀਂ ਤੇਰੇ ਬਿਲਕੁਲ ਕੋਲ ਹੀ ਹਾਜ਼ਰ ਨਾਜ਼ਰੀ। ਸੁਚ ਸੋ ਪੰਚਾਮ੍ਰਿਤ ਕਰ ਵਾਵਹੁ। ਸਦਰ ਸੈਨ ਰਾਜੇ, ਜਦੋਂ ਕੋਈ ਕੰਮ ਪੈ ਜੇ, ਲੋੜ ਪੈ ਜੇ, ਪਵਿੱਤਰਤਾ ਨਾਲ ਕੜਾ ਪ੍ਰਸ਼ਾਦ ਤਿਆਰ ਕਰਵਾ ਲੈਣਾ। ਟਕਾ ਰੱਖ ਅਰਦਾਸ ਅਲਾਵਹੁ, ਇੱਕ ਪੈਸਾ ਰੱਖ ਕੇ ਤੇ ਫਿਰ ਅਰਦਾਸ ਕਰਨੀ ਰਲ ਮਿਲ ਕੇ ਸੰਗਤ ਰੂਪ ਵਿੱਚ। ਦੋਹਰਾ ਹਾਜ਼ਰ ਹੋਵੋ ਆਨ ਤਹਿੰਦੇ, ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਪਵਿੱਤਰ ਦਾ ਅਰਦਾਸ ਕਰੋਗੇ, ਉਦੋਂ ਅਸੀਂ ਹਾਜ਼ਰ ਨਾਜ਼ਰ ਹੋ ਜਾਇਆ ਕਰਾਂਗੇ। ਕਰੋ ਕਾਮਨਾ ਪੂਰ, ਤੁਹਾਡੀ ਕੋਈ ਕਾਮਨਾ ਹੈ ਅਸੀਂ ਪੂਰੀ ਕਰ ਦਿਆ ਕਰਾਂਗੇ ਹਾਜ਼ਰ ਹੋ ਕੇ। ਅਸ ਕਹਿ ਬਹੁਤ ਧੀਰਜ ਦਇਓ, ਇਸ ਤਰ੍ਹਾਂ ਦੇ ਬਚਨ ਕਹਿ ਕੇ ਸੁਧਰ ਸਾਹ ਨੇ ਰਾਜੇ ਨੂੰ ਧੀਰਜ ਹੌਸਲਾ ਦਿੱਤਾ ਹੈ। ਭੂਪਤ ਕੋ ਜਗ ਮੂਰ, ਸੰਸਾਰ ਦੇ ਜੋ ਮੂਰ ਕਾਰਨ ਰੂਪ ਗੁਰੂ ਨਾਨਕ ਸਾਹਿਬ, ਉਹਨਾਂ ਦੇ ਰਾਜੇ ਸੁਧਰ ਸੈਨ ਦੇ ਤਾਈ। ਸਰਬ ਨਗਰ ਕੇ ਨਰ ਮਿਲੇ, ਇੰਨੇ ਸਾਰੇ ਸ਼ਹਿਰ ਦੇ ਲੋਕ ਆ ਕੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਜੁਲੇ। ਝੰਡੇ ਆਦ ਜਿਆਨ, ਝੰਡਾ ਵਾਢੀ ਤੋਂ ਆਦ ਲੈ ਕੇ ਹੋਰ ਜਿੰਨੇ ਸਨ, ਤਿੰਨ ਕੋ ਧੀਰਜ ਦੇ ਗੁਰੂ, ਸਾਰਿਆਂ ਨੂੰ ਗੁਰੂ ਮਹਾਰਾਜ ਨੇ ਧੀਰਜ ਹੌਸਲਾ ਦਿੱਤਾ। ਉਨ ਕੀਨੋ ਪ੍ਰਸਥਾਨ, ਮਣੀਪੁਰ ਰਾਸ ਤੋਂ ਅੱਗੇ ਚੱਲਣਾ ਕੀਤਾ ਆਪ ਜੀ ਨੇ। ਦੋਹਰਾ ਸਾਰ ਦੂਲ ਸ੍ਰੀ ਗੁਰ ਚਰਨ, ਕਵੀ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਮਹਿਮਾ ਦਾ ਮੰਗਲ ਕਰ ਰਿਹਾ ਕਿ ਹੇ ਗੁਰਸਿੱਖੋ, ਹੇ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਚਰਨ ਹੈ, ਉਹ ਜਿਵੇਂ ਸਾਰਦੂਲ ਸ਼ੇਰ ਸਭ ਤੋਂ ਮਹਾਨ ਬਲੀ ਹੁੰਦਾ ਹੈ। ਚਾਰ ਤਰ੍ਹਾਂ ਦੇ ਸ਼ੇਰ ਕਹੇ ਜਾਂਦੇ, ਉਹਨਾਂ ਦੀਆਂ ਕਿਸਮਾਂ ਹੈ ਚਾਰ ਤਰ੍ਹਾਂ ਦੇ ਸ਼ੇਰਾਂ ਦੀ, ਇਸ ਕਰਕੇ ਉਹਨਾਂ ਦੇ ਨਾਂ ਵੀ ਵੱਖਰੇ ਵੱਖਰੇ ਹੈ। ਇੱਕ ਸ਼ੇਰ ਹੁੰਦਾ ਹੈ, ਦੂਜੇ ਦਾ ਨਾਮ ਕੇਰੀ ਸ਼ੇਰ ਹੁੰਦਾ ਹੈ, ਤੀਸਰੇ ਦਾ ਨਾਮ ਬੱਬਰ ਸ਼ੇਰ ਹੁੰਦਾ ਹੈ, ਅਤੇ ਚੌਥੇ ਦਾ ਨਾਂ ਹੁੰਦਾ ਸਾਰਦੂਲ ਸ਼ੇਰ। ਇਹਦੇ ਵਿੱਚ ਬਲ ਕਰਕੇ ਇਹਨਾਂ ਦੇ ਨਾਂ ਵੱਖਰੇ ਵੱਖਰੇ, ਤੋ ਇਸ ਤਰ੍ਹਾਂ ਜਾਣੀ ਬਲ ਦਾ ਜਿਹੜਾ ਵੱਖਰਾਪਣਾ ਹੈ ਜਾਂ ਲਿਖਿਆ ਹੋਇਆ ਹੈ ਕਿ ਜਿਹੜੀਆਂ ਅਵਸਰ ਚੋਟੀਆਂ ਇੱਕ ਹੀ ਜੇ ਹੋਣ, ਇੱਕ ਹੀ ਅਵਸਰ ਚੋਟੀਆਂ, ਜਿਹਨਾਂ ਜਿਹੜੀ ਬਲ ਹੈ ਤਾਕਤ ਇੱਕ ਸ਼ੇਰ ਵਿੱਚ ਹੁੰਦੀ ਹੈ, ਜਾਣੀ 20 ਚੋਟੀਆਂ ਅਵਸਰ ਆ ਜਾਣ, ਉੱਧਰ ਸ਼ੇਰ ਆ ਜਾਏ ਇਕੱਲਾ ਅਤੇ ਇਹਨਾਂ ਨੂੰ ਦਬਾ ਲਊਗਾ, ਅਤੇ ਜੇ 21 ਚੋਟੀਆਂ ਉੱਧਰ ਹੋ ਜਾਣ, ਇੱਧਰ ਹੋ ਜਾਣ, ਫਿਰ ਮੁਕਾਬਲਾ ਹੋ ਜਾਏ, ਫਿਰ ਇੱਕੋ ਸਮਾਨ ਹੋਵੇ। ਇਸ ਤਰ੍ਹਾਂ ਜਿਹੜੇ 21 ਸ਼ੇਰ ਆ ਜਾਣ, ਉੱਧਰ ਇਕੱਲਾ ਆ ਜਾਏ ਕਿਹੜੀ ਸ਼ੇਰ, ਅਤੇ ਉਹ ਕਿਹੜੀ ਸ਼ੇਰ 21 ਹੋਣ, ਇੱਕ ਹੋਵੇ ਅਤੇ ਉੱਧਰ ਸ਼ੇਰ ਹੋਣ 21, ਇਹ ਬਲੀ ਹੁੰਦਾ ਹੈ। ਯਾਨੀ ਇਹਨਾਂ ਬਲ 21 ਸ਼ੇਰਾਂ ਜਨ ਕਿਹੜੀ ਸ਼ੇਰ ਵਿੱਚ ਹੁੰਦਾ ਹੈ, ਅਤੇ ਇੱਧਰ ਹੁਣ 21 ਕਿਹੜੀ ਸ਼ੇਰ, ਉੱਧਰ ਹੋਵੇ ਇੱਕ ਬੱਬਰ ਸ਼ੇਰ, ਫਿਰ ਕਹਿੰਦੇ ਉਹ ਇੰਨਾ ਜ਼ਿਆਦਾ ਬਲੀ ਹੈ। ਯਾਨੀ 21 ਕਿਹੜਾ ਸ਼ੇਰਾਂ ਜਿੰਨਾ, ਉਹਦੇ ਵਿੱਚ ਬਲ ਇਕੱਲੇ ਬੱਬਰ ਸ਼ੇਰ ਵਿੱਚ ਹੁੰਦਾ, ਤਕੜਾ ਹੁੰਦਾ ਹੈ, ਅਤੇ 21 ਬੱਬਰ ਸ਼ੇਰ ਹੋਣ ਅਤੇ ਇੱਧਰ ਹੋਵੇ ਇਕੱਲਾ ਇੱਕ ਸ਼ਾਰਦੂਲ ਸ਼ੇਰ। ਇਹ ਇਸ ਤਰ੍ਹਾਂ ਯਾਨੀ ਸਾਰਿਆਂ ਤੋਂ ਜਿਹੜਾ ਬਲ ਵਾਲਾ ਤਾਕਤ ਵਾਲਾ ਸਾਰਦੂਲ ਸ਼ੇਰ ਹੁੰਦਾ। ਗੁਰਬਾਣੀ ਵਿੱਚ ਵੀ ਹੈ, ਗਊ ਕੋ ਚਾਰੇ ਸਾਰਦੂਲ। ਵੀ ਇਹ ਪਰਮੇਸ਼ਰ ਦੀ ਮੌਜ ਹੈ ਵੀ ਚਾਹੇ ਵੀ ਜਿਹੜਾ ਸਾਰਦੂਲ ਸ਼ੇਰ ਹੈ ਗਊਆਂ ਨੂੰ ਚਾਰਨ ਲੱਗ ਪੈਂਦਾ। ਬੱਕਰੀ ਕੋ ਹਸਤੀ ਪਰਤ ਪਾਲੇ ਆਪਣਾ ਪ੍ਰਭ ਨਜ਼ਰ ਨਿਹਾਲੇ। ਕਿਤੇ ਹਾਥੀ ਨੂੰ ਕਿਹਾ ਵੀ ਜੇ ਪਰਮੇਸ਼ਰ ਆਪਣਾ ਮਿਹਰ ਦੀ ਨਿਗਾਹ ਕਰ ਦੇਵੇ ਤੇ ਹਾਥੀ ਕਹਿੰਦੇ ਬੱਕਰੀਆਂ ਨੂੰ ਪਾਲਣ ਲੱਗ ਜਾਂਦੇ ਆਪਣੇ ਉੱਪਰ ਚੜ੍ਹਾ ਕੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਦਰਖਤਾਂ ਦੇ ਫਲ ਪੱਤੇ ਖਵਾਉਣ ਲੱਗ ਜਾਂਦੇ। ਉਹ ਸਾਰ ਸੂਲ ਦੀ ਗੱਲ ਹੀ ਆਉਂਦੀ ਹੈ। ਇਸ ਤਰ੍ਹਾਂ ਕਹਿੰਦੇ ਉਹ ਗਊ ਦੀ ਸਾਖੀ ਆਉਂਦੀ ਵੀ ਉਹ ਗਊ ਸ਼ੇਰ ਦੀ ਪੈਰ ਵਿੱਚ ਖੜ ਗਈ ਸੀ, ਬਾਕੀ ਜਿਹੜੀਆਂ ਸੀ ਨਾਲ ਦੀਆਂ ਗਊਆਂ ਜਦੋਂ ਸ਼ੇਰ ਨੇ ਭਵਕ ਜੀ ਮਾਰੀ ਭੱਜ ਗਈਆਂ, ਬਾਗੀ ਵੀ ਭੱਜ ਗਏ। ਉਹ ਵਿਚਾਰੀ ਜਿਹੜੀ ਗਰੀਬਣੀ ਜੀ ਗਊ ਸੀ ਉਹ ਫਿਰ ਵੇਖਿਆ ਇੱਧਰ ਉੱਧਰ ਵੀ ਮੈਨੂੰ ਤਾਂ ਹੁਣ ਕੋਈ ਰੱਖ ਨਹੀਂ ਸਕਦਾ, ਉਹ ਫਿਰ ਖੜ ਗਈ ਹੈ। ਅਤੇ ਉਹਨੇ ਕਿਹਾ ਵੀ ਸ਼ੇਰ ਨੇ ਆ ਕੇ ਵੀ ਤੂੰ ਕਿਉਂ ਨਹੀਂ ਭੱਜੀ? ਕਹਿੰਦੇ ਮੈਂ ਤਾਂ ਤੇਰਾ ਸਹਾਰਾ ਲੈ ਲਿਆ ਹੈ ਵੀ ਉਹ ਤਾਂ ਸਭ ਛੱਡ ਕੇ ਹੁਣ ਤੇਰੀ ਮਰਜ਼ੀ, ਰੱਖ ਭਾਵੇਂ ਪਾੜ। ਅਤੇ ਉਹ ਸ਼ਾਰਦੂਲ ਨੇ ਕਿਹਾ ਫਿਰ ਜੇ ਤੂੰ ਮੇਰੀ ਸ਼ਰਨ ਪੈ ਗਈ ਹੈ ਫਿਰ ਤੈਨੂੰ ਕੌਣ ਕੋਈ ਮਾਰ ਸਕਦਾ? ਫਿਰ ਉਸ ਵੇਲੇ ਉਹ ਕਹਿ ਦਿੱਤਾ ਭਗਤ ਜੀ ਮਾਰ ਕੇ ਸਾਰੇ ਬੁਲਾ ਲਏ, ਹਾਥੀ ਉਥੀ ਹੋਰ। ਕਹਿੰਦੇ ਲੈ ਵੀ ਆ ਜਿਹੜੀ ਗਊ ਹੈ ਇਹਦੀ ਦੇਖ ਰੇਖ ਤੁਸੀਂ ਸਾਰਿਆਂ ਨੇ ਕਰਨੀ ਹੈ, ਇਹਨੂੰ ਚਾਰਨਾ ਹੈ, ਚਰਾਉਣਾ ਚੰਗੇ ਥਾਂ ਲਿਜਾ ਲਿਜਾ ਕੇ। ਜੇ ਇਹਨੂੰ ਕੋਈ ਮਾੜਾ ਮੋਟਾ ਦੁੱਖ ਤਕਲੀਫ ਹੋਏ ਨੇ ਕਿਤੇ ਮਾੜਾ ਮੋਟਾ ਤੁਹਾਡੇ ਸੰਬੰਧ ਵਿੱਚ ਕਹਿਤਾ ਨੇ ਵੀ ਐਂ ਕਰਦੇ ਆ ਤੇ ਤੁਸੀਂ ਨਹੀਂ ਫਿਰ ਹੈਗੇ। ਉਹ ਵਿਚਾਰੇ ਸਾਰਦੂਲ ਸ਼ੇਰ ਤੋਂ ਡਰਦੇ ਨਾ ਹਾਥੀ ਵੀ ਫਿਰਦੇ ਭੱਜੇ, ਹੋਰ ਵੀ ਫਿਰਦੇ ਆ, ਉਹਨੂੰ ਪੁੱਛਦੇ ਵਾਰ ਵਾਰ ਗਊ ਪਾਣੀ ਪੀਣਾ ਹੈ। ਇਸੇ ਤਰ੍ਹਾਂ ਬੱਕਰੀ ਦੀ ਇੱਕ ਸਾਖੀ ਜੀ ਆਉਂਦੀ ਵੀ ਉਹਨੇ ਵੀ ਉਹ ਸਾਰਦੂਲ ਸ਼ੇਰ ਦੀ ਸ਼ਰਨ ਲੈ ਲਈ, ਉਹਦੀ ਪੈਰ ਵਿੱਚ ਖੜ ਗਈ ਸੀ, ਬਾਕੀ ਜੜਾਲੇ ਭੱਜ ਗਏ ਸੀ ਸਾਰੇ। ਫਿਰ ਉਸਨੇ ਹਾਥੀਆਂ ਨੂੰ ਆਵਾਜ਼ ਮਾਰੀ, ਰਾਜਾ ਮਰ ਕੇ ਬੁਲਾਇਆ, ਕਹਿੰਦੇ ਵੀ ਆ ਬੱਕਰੀ ਮੇਰੀ ਸ਼ਰਨ ਪੈ ਗਈ ਹੈ, ਇਹਦੀ ਦੇਖ ਰੇਖ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀ, ਜੇ ਕਿਤੇ ਭੁੱਖੀ ਧਰਾਈ ਰਹੇਗੀ ਨਾ ਸ਼ਿਕਾਇਤ ਹੋਊਗੀ ਫਿਰ ਤੁਸੀਂ ਨਹੀਂ ਹੈਗੇ। ਕਹਿੰਦਾ ਵਿਚਾਰੀ ਜਿਹੜੀ ਲੰਗੜੀ ਜੀ ਬੱਕਰੀ ਉਹਨੂੰ ਹਾਥੀ ਆਪਣੇ ਉੱਤੇ ਚੜ੍ਹਾਈ ਫਿਰਦੇ। ਮਹਾਰਾਜ ਨੇ ਕਿਹਾ ਬੱਕਰੀ ਕੋ ਹਸਤੀ ਪਰਤ ਪਾਲੇ ਆਪਣਾ ਪ੍ਰਭ ਨਜ਼ਰ ਨਿਹਾਲੇ। ਜੇ ਪਰਮੇਸ਼ਰ ਆਪਣਾ ਮਾਲਕ ਨੂੰ ਨਿਗਾਹ ਕਰ ਦੇਣਾ ਉੱਧਰ ਨੂੰ, ਕਹਿੰਦੇ ਵੱਡੇ ਵੱਡੇ ਹਾਥੀ ਹੈ ਨਾ ਜਿਹੜੇ ਬੱਕਰੀ ਵਰਗੇ ਗਰੀਬ, ਉਹਨਾਂ ਦੀ ਪਾਲਣਾ ਕਰਦੇ, ਉਹਨਾਂ ਮਗਰ ਭਜਦੇ। ਇਹ ਮਹਾਰਾਜ ਦੀ ਮੌਜ ਹੀ, ਹੁਣ ਜਿਹੜਾ ਝੰਡਾ ਬਾਡੀ ਹੈ ਤਾਂ ਇਹ ਵਿਚਾਰਾ ਤਾਂ ਖਾਣੀ ਸੀ। ਅਤੇ ਸੁਧਰ ਸੈਨ ਰਾਜੇ ਨੇ ਵੀ ਕਹਿਤਾ ਵੀ ਇਹਦੇ ਅੱਗੇ ਤੂੰ ਨਿਵੇ ਰਹਿਣਾ। ਅਤੇ ਉਹ ਇਹਨੂੰ ਗਿਆ, ਕਹਿੰਦਾ ਵੀ ਮਹਾਰਾਜ ਤੁਸੀਂ ਸਭ ਕੁਛ ਹੀ ਇਹਨੂੰ ਦਿਓ, ਮੈਂ ਤੁਹਾਡੇ ਨਾਲ ਚੱਲਦਾ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਸਰਬ ਕਲਾ ਸਮਰੱਥ ਹੈ। ਵੀ ਕਵੀ ਸੰਤੋਖ ਸਿੰਘ ਗੁਰੂ ਮਹਾਰਾਜ ਦੇ ਚਰਨਾਂ ਦੀ ਮਹਿਮਾ ਕਰ ਲਿਆ ਵੀ ਮਹਾਰਾਜ ਦੇ ਜਿਹੜੇ ਚਰਨ ਹੈ ਸਾਰਦੂਰ ਸ਼ੇਰ ਵਰਗੇ ਬਲੀ ਹੈ। ਸ਼ਰਨ ਭਰਿਓ ਮੈਂ ਤਾਏ, ਇਹ ਸਰੋਤਾ ਜਨੋ ਮੈਂ ਕਹਿੰਦੇ ਦੌੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਟੈ ਪਿਆ। ਜੰਬੂਕ ਜਮ ਬਪੁਰਾ ਨਿਬਲ, ਜਿਹੜਾ ਕਹਿੰਦੇ ਆ ਜਮਦੂਤ ਹੈ ਨਾ ਇਹ ਗਿੱਦੜ ਵਰਗਾ ਵਿਚਾਰਾ ਜਾਂ ਕਮਜ਼ੋਰ ਜਾ, ਤਾਂ ਕੋ ਕਹਾ ਬਸਾਏ। ਇਹ ਵਿਚਾਰੇ ਜਿਹੜਾ ਗਿੱਦੜ ਹੈ ਨਾ ਜੰਮ ਜਾਏ ਇਹਦਾ ਕੀ ਬਸ ਚੱਲੂਗੀ, ਇਹਨੇ ਮੈਨੂੰ ਕੀ ਕਰਨਾ, ਮੈਂ ਨਹੀਂ ਹੁਣ ਜੰਮ ਤੋਂ ਡਰਦਾ, ਸਗੋਂ ਜੰਮ ਮੇਰੀਆਂ ਮਿਰਤਾ ਤਰਲੇ ਕਰੇਗਾ ਵੀ ਗੁਰੂ ਨਾਨਕ ਦੇ ਚਰਨਾਂ ਹੀ ਟਹਿ ਗਿਆ, ਤੂੰ ਮੈਨੂੰ ਵੀ ਬਚਾਈ ਕਿਤੇ, ਮੇਰੇ ਤੇ ਨਾ ਸਲੋਤਰ ਪੈ ਜੇ ਗੁਰੂ ਨਾਨਕ ਦਾ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਸੁਣੋ ਕਥਾ ਸ੍ਰੀ ਅੰਗਦ ਰੂਰੀ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਦੀ ਅਗਲੀ ਕਥਾ ਜੋ ਬਹੁਤ ਸੁੰਦਰ ਹੋ, ਤੁਸੀਂ ਸੁਣੋ ਮੇਰੇ ਪਾਸੋਂ। ਸਰਬ ਕਾਮਨਾ ਕਰ ਹੈ ਜੋ ਪੂਰੀ, ਗੁਰੂ ਨਾਨਕ ਦੀ ਕਥਾ ਹੈ ਜੋ ਕੋਈ ਕਾਮਨਾ ਕਰਕੇ ਸੁਣੇ ਤੇ ਉਸ ਕਾਮਨਾ ਨੂੰ ਪੂਰੀ ਕਰ ਦੇਣ ਵਾਲੀ ਹੈ ਇਹ ਕਥਾ ਗੁਰੂ ਨਾਨਕ ਦੀ। ਸੁਧ ਰਸੈਨ ਕੋ ਦੇ ਉਰ ਧੀਰਾ। ਗੁਰੂ ਮਹਾਰਾਜ ਸੁਧ ਰਸੈਨ ਰਾਜੇ ਨੂੰ ਹਿਰਦੇ ਵਿੱਚ ਧੀਰ ਹੌਸਲਾ ਦੇ ਕੇ ਗਮਨੇ ਆਗੇ ਗੁਣੀ ਗਹੀਰਾ। ਗੁਣਾਂ ਦੇ ਗਹੀਰ ਹਨ, ਡੂੰਘੇ ਗੁਣਾਂ ਵਾਲੇ ਜਾਂ ਗਹੀਰ ਸਮੁੰਦਰ ਹਨ, ਸਤਿਗੁਰੂ ਅੱਗੇ ਚੱਲ ਪਏ। ਚੱਲੇ ਜਾਹ ਸਾਗਰ ਪੈ ਐਸੇ। ਗੁਰੂ ਮਹਾਰਾਜ ਉਸ ਸਮੁੰਦਰ ਦੇ ਪਾਣੀ ਦੇ ਉੱਪਰ ਇਸ ਤਰ੍ਹਾਂ ਚਲੇ ਜਾ ਰਹੇ ਬਿਨਾਂ ਪੰਖ ਧਰਨੀ ਪਰ ਜੈਸੇ। ਕਹਿੰਦੇ ਧਰਤੀ ਤੇ ਚਿੱਕੜ ਤੋਂ ਬਗੈਰ ਖੁਸ਼ਕ ਜਗ੍ਹਾ ਤੇ ਧਰਤੀ ਤੇ ਕੋਈ ਚਲਾ ਜਾਂਦਾ ਹੋਵੇ ਉਹ ਜਾ ਰਿਹਾ ਪਾਣੀ ਦੇ ਸਮੁੰਦਰ ਦੇ ਪਾਣੀ ਦੀ ਉਪਰੋਂ ਮੌਜ ਨਾਲ। ਭੰਤ ਜਾਤ ਸ੍ਰੀ ਮੁਖ ਤੇ ਬਚਨਾ। ਗੁਰੂ ਮਹਾਰਾਜ ਮੁਖੋਂ ਕਹਿੰਦੇ ਕੋਈ ਨਾ ਕੋਈ ਬਚਨ ਵੀ ਕਹਿੰਦੇ ਜਾ ਰਹੇ। ਹਾਸ ਕਰਨ ਕੀ ਜਿਨ ਮਹਿ ਰਚਨਾ। ਬਚਨਾ ਵਿੱਚ ਹਾਸੇ ਕਰਨ ਦਾ ਢੰਗ ਤਰੀਕਾ ਹੈ, ਜਾਣੀ ਮਹਾਰਾਜ ਇਹੋ ਜਿਹਾ ਬਚਨ ਜਾ ਕਰਦੇ ਆ ਮਰਦਾਨੇ ਨਾਲ ਹਾਸ ਵਿਲਾਸ ਦਾ। ਟਾਪੂ ਆਵਾ ਏਕ ਅਗਾਰੀ। ਇਸ ਤਰ੍ਹਾਂ ਸਮੁੰਦਰ ਦੇ ਵਿੱਚ ਅੱਗੇ ਇੱਕ ਟਾਪੂ ਆ ਗਿਆ ਹੈ। ਉਸ ਸਮੁੰਦਰ ਵਿੱਚ ਉੱਚੀ ਜੀ ਜਗ੍ਹਾ ਹੋਵੇ, ਉੱਥੇ ਕੋਈ ਸ਼ਹਿਰ ਵਸਿਆ ਹੋਵੇ, ਉਹਨੂੰ ਟਾਪੂ ਕਹਿ ਦਿੰਦੇ ਆ, ਜਾਂ ਜਿੱਥੇ ਉਹ ਜਾ ਕੇ ਕੋਈ ਜਾ ਕੇ ਜਹਾਜ਼ ਲੱਗਣ ਉਹਨਾਂ ਨੂੰ ਬੰਦਰਗਾਹਾਂ ਕਹਿ ਦਿੰਦੇ ਆ। ਇਸ ਤਰ੍ਹਾਂ ਜਾਣੀ ਉਹ ਟਾਪੂ ਆ ਗਿਆ, ਅੱਗੇ ਕੋਈ ਜਹਾਜ਼ ਰੁਕਣ ਵਾਲੀ ਜਿਹੜੀ ਬੰਦਰਗਾਹ ਜੀ ਆ ਗਈ। ਕਮ ਨਕੀਨ ਪੁਨ ਤਾਹੇ ਮਜਾਰੀ। ਉਹ ਜਿਹੜਾ ਟਾਪੂ ਉਹਦੇ ਵਿੱਚ ਮਹਾਰਾਜ ਨੇ ਚੱਲਣਾ ਕੀਤਾ, ਉੱਚੇ ਥਾਂ ਜਿਹੜਾ ਉਸ ਸ਼ਹਿਰ ਨਗਰ ਜਾਂ ਹੋਰ ਜੰਗਲ ਹੈਗਾ ਉਹਦੇ ਵਿੱਚ ਦੀ ਚੱਲਣਾ ਕੀਤਾ ਹੈ। ਦੋਏ ਕੋਸ ਤੇ ਪੁਰ ਇੱਕ ਦੇਖਾ। ਮਹਾਰਾਜ ਨੇ ਦੋ ਕੋਹਾਂ ਤੋਂ ਜਿਹੜਾ ਸ਼ਹਿਰ ਵਸਿਆ ਦੇਖਿਆ ਹੈ। ਅਤ ਸੁੰਦਰ ਜਿਹ ਦੁਰਗ ਵਿਸੇਖਾ। ਇਹਦੇ ਇਰਦ ਗਿਰਦ ਸ਼ਹਿਰ ਦੇ ਬਹੁਤ ਉੱਚੀ ਸਾਰੀ ਦੁਰਗ ਦੀਵਾਰ ਕੱਢੀ ਹੋਈ, ਫਸੀਲ ਕੱਢੀ ਹੋਈ ਹੈ ਸੁੰਦਰ ਢੰਗ ਨਾਲ। ਤੇਹਾਂ ਬੈਸ ਗਏ ਗਤ ਦਾਨ। ਮੁਕਤੀ ਦਾਤੇ ਸਤਿਗੁਰੂ ਉੱਥੇ ਬੈਠ ਗਏ ਹਨ। ਨਿਕਟ ਨਗਰ ਨਹਿਕੀਨ ਭਯਾਨ। ਮਹਾਰਾਜ ਦੀ ਮੌਤ ਹੈ, ਸ਼ਹਿਰ ਦੇ ਨੇੜੇ ਆਪਨੇ ਜਾਣਾ ਹੀ ਨਹੀਂ ਕੀਤਾ। ਤੀਨ ਦਿਵਸ ਬੀਤੇ ਉਦਿਆਨ। ਬਾਰ ਬਾਰ ਬੈਠਿਆ ਤਿੰਨ ਦਿਨ ਜਦੋਂ ਲੰਘ ਗਏ ਹਨ। ਤਬ ਮਰਦਾਨੇ ਬਚਨ ਬਖਾਨਾ। ਮਰਦਾਨੇ ਹੁਣਾਂ ਨੇ ਫਿਰ ਬਚਨ ਕਿਹਾ ਸਤਿਗੁਰਾਂ ਨੂੰ। ਆਇਸ ਦੇਹੋ ਨਗਰ ਮਹਿ ਜਾਵੋ। ਗੁਰੂ ਨਾਨਕ ਸਾਹਿਬ ਮੈਨੂੰ ਤਾਂ ਆਗਿਆ ਦਿਓ, ਮੈਂ ਤਾਂ ਸ਼ਹਿਰ ਵਿੱਚ ਜਾਵਾਂ ਨਾ। ਤੇਹ ਬਿਲੋਕ ਮੈਂ ਤੂਰਨ ਆਵਾਂ। ਮਹਾਰਾਜ ਸ਼ਹਿਰ ਕਿਹੋ ਜਿਹਾ, ਇਹਨੂੰ ਵੇਖ ਕੇ ਮੈਂ ਛੇਤੀ ਦੇ ਕੇ ਵਾਪਸ ਆ ਜਾਵਾਂਗਾ। ਬੋਲਤ ਭੇ ਸ੍ਰੀ ਮੁਖ ਬਿਗਸਾਨੇ। ਮਹਾਰਾਜ ਹੱਸਦੇ ਹੋਏ ਹੋਏ ਮੁਖੋਂ ਬਚਨ ਬੋਲੇ ਨੂੰ। ਸ਼ੁਦਾ ਲੱਗੀ ਹੋਏ ਹੈ ਮਰਦਾਨੇ। ਮਹਾਰਾਜ ਕਹਿੰਦੇ ਸ਼ਹਿਰ ਕਿਹੜਾ ਦੇਖਣਾ, ਤੈਨੂੰ ਭੁੱਖ ਲੱਗੀ ਹੋਊਗੀ। ਦੋਹਰਾ ਤੁਮ ਕੋ ਭੁੱਖ ਨ ਵਿਆਪਈ। ਕਹਿਣ ਲੱਗਿਆ ਮਹਾਰਾਜ ਤੁਹਾਨੂੰ ਤਾਂ ਭੁੱਖ ਲੱਗਦੀ ਨੀ ਕਦੇ। ਤਿਖਾ ਸੰਤਾਇਨ ਕੋ ਪਾਣੀ ਦੀ ਤੇ ਕੋਈ ਤੰਗ ਕਰਦੀ ਹੈ। ਮੋਕੋ ਆਤੁਰ ਅਤ ਕਰੈ। ਮੈਨੂੰ ਤਾਂ ਦੋਵੇਂ ਮਹਾਰਾਜ ਭੁੱਖ ਤੇ ਬੜਾ ਵਿਆਕੁਲ ਕਰ ਦਿੰਦੀਆਂ, ਔਖਾ ਕਰ ਦਿੰਦੀਆਂ ਹਨ। ਕਿਉਂ ਨਿਭਾ ਨਿਰਵਾਹ ਹਮ ਹੋਏ। ਇਸ ਕਰਕੇ ਮਹਾਰਾਜ ਮੇਰਾ ਨਿਭਾ ਤੁਹਾਡੇ ਨਾਲ ਭਲਾ ਕਿਵੇਂ ਹੋਏਗਾ, ਤੁਹਾਨੂੰ ਭੁੱਖ ਤੇ ਵਿਆਪਣੀ ਨੀ, ਮੈਨੂੰ ਇਹਨਾਂ ਨੇ ਦੋਹਾਂ ਨੇ ਤੰਗ ਕਰਨਾ ਹੈ। ਚੌਪਈ ਫਿਰੋਂ ਸੰਗ ਤੁਮਰੇ ਹੱਠ ਕਰਕੇ। ਫਿਰ ਵੀ ਮਹਾਰਾਜ ਮੈਂ ਪੂਰਾ ਹੱਠ ਕਰਕੇ ਤੁਹਾਡੇ ਨਾਲ ਮੈਂ ਫਿਰਦਾ। ਅਚੋ ਅਸਨ ਅਬ ਨਗਰ ਨਿਹਰ ਕੇ। ਮਹਾਰਾਜ ਸ਼ਹਿਰ ਦੇ ਵਿੱਚ ਦੇਖ ਕੇ ਕਿਤੋਂ ਮਾੜਾ ਮੋਟਾ ਭੋਜਨ ਮੈਂ ਛਕਾਂਗਾ। ਸ੍ਰੀ ਗੁਰ ਭਾਨੈ ਤਰਹੋ ਸੰਤੋਖ। ਮਹਾਰਾਜ ਕਹਿੰਦੇ ਮਰਦਾਨੇ ਮਾੜਾ ਮੋਟਾ ਸੰਤੋਖ ਤਾਰਿਆ ਕਰ। ਸ੍ਰੀ ਕਰ ਤਾਰ ਕਰੈ ਤਬ ਪੋਖ। ਪਰਮੇਸ਼ਰ ਵਾਹਿਗੁਰੂ ਆਪੇ ਤੇਰੀ ਪਾਲਣਾ ਪੋਸਣਾ ਕਿਸੇ ਢੰਗ ਨਾਲ ਕਰੇਗਾ। ਯਤਨ ਕਰਨ ਹਿਤ ਮਨ ਨਾ ਡੁਲਾਵਾ। ਆਪਾਂ ਜਾ ਕੇ ਸ਼ਹਿਰ ਵਿੱਚ ਜਾ ਕੇ ਭੋਜਨ ਛਕੀਏ, ਯਤਨ ਕਰਨ ਵਾਸਤੇ ਮਨ ਨੂੰ ਨਾ ਡੁਲਾ ਤੂੰ। ਪਰਾ ਲਬਦ ਬੈਠੇ ਹੀ ਪਾਵਾ। ਮਰਦਾਨੇ ਜਿਹੜੀ ਤੇਰੀ ਪਰਾ ਲਬਦ ਲਿਖੀ ਹੈ, ਕਿਸਮਤ ਲਿਖੀ ਹੈ, ਉਹ ਬੈਠਿਆ ਇੱਥੇ ਤੂੰ ਪਾਵੇਂਗਾ, ਇੱਥੇ ਤੈਨੂੰ ਮਿਲਜੂ ਬੈਠਿਆ ਬਿਠਾਇਆ। ਭੂਜਨ ਲੱਗਾ ਬਹੁਰ ਮਰਦਾਨਾ। ਇਸ ਤਰ੍ਹਾਂ ਦੀ ਗੱਲ ਸੁਣ ਕੇ ਮਰਦਾਨਾ ਫਿਰ ਇਧਰੋਂ ਤਾਂ ਹਟਿਆ, ਫਿਰ ਪੁੱਛਣ ਲੱਗ ਪਿਆ ਹੈ ਕਿਆ ਇਹ ਪੁਰਖੋ ਨਾਮ ਸੁਜਾਨਾ। ਮਹਾਰਾਜ ਸੰਤੋਖ ਧਾਰ ਕੇ ਬੈਠ ਜਾਣੇ, ਇੰਨਾ ਤਾਂ ਦੱਸਣਾ ਵੀ ਸ਼ਹਿਰ ਦਾ ਨਾਂ ਕੀ ਹੈ। ਸੁਣ ਸ੍ਰੀ ਗੁਰ ਨੇ ਦੀਨ ਬਤਾਈ। ਗੁਰੂ ਮਹਾਰਾਜ ਨੇ ਸੁਣ ਕੇ ਮਰਦਾਨੇ ਮੈਨੂੰ ਦੱਸ ਦਿੱਤਾ ਨਾਮ ਬ੍ਰਹਮਪੁਰ ਇਸ ਹੈ ਅਲਾਈ। ਮਹਾਰਾਜ ਕਹਿੰਦੇ ਵੀ ਇਸ ਦਾ ਨਾਮ ਬ੍ਰਹਮਪੁਰ ਕਰਕੇ ਕਿਹਾ ਜਾਂਦਾ ਹੈ। ਜਾਨਹ ਬ੍ਰਾਹਮਣ ਭੂਪਤ ਨਗਰ ਅਵੇ ਮਰਦਾਨੇ ਜਾਣ ਲਾ ਇਸ ਸ਼ਹਿਰ ਦਾ ਜਿਹੜਾ ਰਾਜਾ ਉਹ ਬ੍ਰਾਹਮਣ ਹੈ। ਕਰਤ ਰਾਜ ਇਹ ਟਾਪੂ ਸਗਰ ਇੰਨਾ ਸਾਰਾ ਟਾਪੂ ਹੈ ਨਾ ਇਸ ਦਾ ਰਾਜ ਪਾਗੋ ਬ੍ਰਾਹਮਣ ਰਾਜ ਹੀ ਕਰ ਰਿਹਾ ਹੈ। ਕਹਿਤ ਪਰਸਪਰ ਅਸਬਿਦ ਬੈਨ ਇਸ ਤਰ੍ਹਾਂ ਦੇ ਆਪੋ ਵਿੱਚ ਜਦੋਂ ਬਚਨ ਕਹਿ ਸੁਣ ਰਹੇ ਸਨ ਜਿਨਿਜ ਕਿੰਕਰ ਕੇ ਗਤ ਦੈਨ ਮੇਰੇ ਗੁਰੂ ਨਾਨਕ ਸਾਹਿਬ ਆਪਣੇ ਦਾਸਾਂ ਨੂੰ ਮੁਕਤੀ ਦੇਣ ਵਾਲੇ ਹਨ। ਤੇ ਛਿਨ ਬ੍ਰਿੰਦ ਮਿਰਗ ਲੱਗ ਆਏ ਉਹ ਜਦੋਂ ਮਹਾਰਾਜ ਆਉਂ ਬੈਠੇ ਬਚਨ ਬਿਲਾਸ ਕਰ ਰਹੇ ਉਸ ਸਮੇਂ ਕਹਿੰਦੇ ਛੋਟੇ ਠੇਠੇ ਜੇ ਹਰਨ ਜੇ ਆ ਗਏ ਹਨ। ਚਕਤ ਬਿਲੋਕਤ ਸਰੋਣ ਉਠਾਏ ਮਹਾਰਾ ਬਲੀ ਵੇਖ ਕੇ ਕੰਨ ਜੇ ਚੁੱਕ ਕੇ ਹੈਰਾਨ ਜੇ ਹੋ ਕੇ ਵੇਖਦੇ ਵੀ ਆ ਕੌਣ ਬੈਠੇ ਹੈ। ਭੈ ਕਰ ਭਾਗੇ ਜਾਹੇ ਅਗਾਰੇ ਫੇਰ ਵੀ ਡਰ ਜਾ ਭੈ ਕਰਕੇ ਅੱਗੇ ਨੂੰ ਉਹ ਭੱਜੇ ਜਾਂਦੇ ਹਰਨ ਛੋਟੇ ਛੋਟੇ ਆਵਤ ਸ਼ੂਕਰ ਬਾਹਰ ਨਿਹਾਰੇ ਹਰਨਾਂ ਦੇ ਜਿਹੜੇ ਬੱਚੇ ਜੇ ਉਹਨਾਂ ਦੇ ਪਿੱਛੇ ਪਿੱਛੇ ਕਹਿੰਦੇ ਸੂਰ ਆਉਂਦੇ ਦੇਖੇ ਗਏ। ਬਦਨ ਬਦਨ ਰਦਨ ਸ਼ਬ ਅਸ ਤੇ ਠੌਰੇ ਸੂਰਾਂ ਦੇ ਕਹਿੰਦੇ ਮੁੱਖਾਂ ਦੀ ਛਵੀ ਇਸ ਤਰ੍ਹਾਂ ਦੀ ਉਸ ਜਗ੍ਹਾ ਜਨ ਸੱਸ ਗਹੇ ਰਾਹ ਬਹੁ ਦੌਰੇ ਕਹਿੰਦੇ ਚੰਦਰਮਾ ਨੂੰ ਰਾਹੂਆਂ ਨੇ ਬਹੁਤਿਆਂ ਨੇ ਫੜਿਆ ਹੋਇਆ ਹੈ ਤੇ ਦੌੜੇ ਜਾ ਰਿਹਾ ਫੜ ਕੇ ਚੰਦਰਮਾ ਨੂੰ ਬਹੁਤੇ ਰਾਹੂ ਉਹ ਕਾਲੇ ਜੇ ਮੂੰਹਾਂ ਨਾ ਹਰਨਾ ਸੂਰਾਂ ਦੇ ਤੇ ਜਿਹੜੇ ਉਹਨਾਂ ਦੇ ਦੰਦ ਜੇ ਹੈ ਚਿੱਟੇ ਚਿੱਟੇ ਹੈ ਜਾਣੀ ਚੰਦਰਮਾ ਜਾਣੀ ਚੰਦਰਮਾ ਨੇ ਬਹੁਤਿਆਂ ਨੇ ਬਹੁਤੇ ਰਾਹੂਆਂ ਨੇ ਫੜਿਆ ਤੇ ਫੜੇ ਜਾ ਭੱਜੇ ਜਾ ਰਿਹਾ ਬਹੁਤੇ ਮੂੰਹ ਜੇ ਅਤੇ ਬਹੁਤੇ ਦੰਦ ਇਸ ਕਰਕੇ ਉਹ ਸੁਭਾ ਹੋ ਰਹੀ ਹੈ। ਆਏ ਤਿਨਕੇ ਸਵਾਨ ਪਿਛਾਰੀ ਉਹਨਾਂ ਸੂਰਾਂ ਦੇ ਪਿੱਛੇ ਕਹਿੰਦੇ ਸ਼ਿਕਾਰੀ ਕੁੱਤੇ ਆ ਰਹੇ ਗਹਿਣ ਹੇਤ ਦੌਰੇ ਬਲ ਧਾਰੀ ਦੌਰੇ ਬਲ ਧਾਰ ਕੇ ਕਹਿੰਦੇ ਸ਼ਿਕਾਰੀ ਕੁੱਤੇ ਉਹ ਸੂਰਾਂ ਨੂੰ ਫੜਨ ਵਾਸਤੇ ਉਹਨਾਂ ਦੇ ਪਿੱਛੇ ਦੌੜ ਰਹੇ ਲਏ ਬਾਬਰਾ ਪੁਨ ਨਰ ਆਏ ਸ਼ਿਕਾਰੀ ਕੁੱਤਿਆਂ ਦੇ ਮਗਰ ਕਹਿੰਦੇ ਹੱਥ ਵਿੱਚ ਜਾਲ ਜੇ ਲਏ ਫਾਹੀਆਂ ਜੀਆਂ ਲਈਆਂ ਉਹ ਆ ਗਏ ਹਨ। ਬਾਜ ਸੀ ਚਾਨ ਉਡਾਏ ਬਹਿਰੀਆਂ ਬਾਜ ਸੀ ਚਾਨ ਬਾਜਾਂ ਦੀਆਂ ਕਿਸਮ ਹੈ ਕਹਿੰਦੇ ਉਹ ਉਡਾਉਂਦੇ ਹੋਏ ਆ ਰਹੇ ਇਹਨਾਂ ਦੇ ਮਗਰ ਜਿਨ ਤੇ ਬਹੁਤ ਬਿਹੰਗ ਗਹਾਏ ਇਹਨਾਂ ਕਹਿੰਦੇ ਉਹ ਬਹਿਰੀਆਂ ਇਸ ਤਰ੍ਹਾਂ ਬਾਜਾਂ ਤੋਂ ਬੜੇ ਪੰਛੀ ਉਹਨਾਂ ਨੇ ਪਕੜਾਏ ਹੋਏ ਬਹੁਰ ਸੌਰ ਦੁਰਾਵਤ ਆਏ ਉਹਨਾਂ ਦੇ ਮਗਰ ਕਹਿੰਦੇ ਜਿਹੜੇ ਘੋੜ ਸਵਾਰ ਘੋੜਿਆਂ ਨੂੰ ਦੜਾਉਂਦੇ ਆ ਰਹੇ ਤਿਨਕੇ ਪਾਛੇ ਹੁਤੋ ਭਵਾਲਾ ਘੋੜ ਸਵਾਰਾਂ ਦੇ ਪਿੱਛੇ ਕਹਿੰਦੇ ਇਹਨਾਂ ਦਾ ਰਾਜਾ ਹੈ ਸੀ ਜਾਂ ਕੀ ਸੋਭਾ ਦਿਪਤ ਵਿਸਾਲਾ ਇਸ ਰਾਜੇ ਦੀ ਕਹਿੰਦੇ ਜਿਹੜੀ ਸੋਭਾ ਬੜੀ ਪ੍ਰਕਾਸ਼ ਦੀ ਸੀ ਜਹ ਵੈਸੇ ਬੇਦੀ ਕੁਲ ਦੀਪਾ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ ਸੋ ਚੱਲ ਆਵਾ ਤਬ ਹੈ ਸਮੀਪਾ ਜਿਹੜਾ ਰਾਜਾ ਕਹਿੰਦੇ ਉੱਥੇ ਨੇੜੇ ਜੇ ਚੱਲ ਕੇ ਆਇਆ ਮਰਦਾਨੇ ਸੋ ਬੋਲਿਓ ਐਸੇ ਉਸ ਵੇਲੇ ਮਰਦਾਨੇ ਦੇ ਸਾਥ ਐਸੇ ਬੋਲਿਆ ਆਹੋ ਕੌਣ ਤੁਮ ਕਾਨਨ ਵੈਸੇ ਕਹਿਣ ਲੱਗੇ ਵੀ ਤੁਸੀਂ ਕਿਵੇਂ ਜੰਗਲ ਦੇ ਵਿੱਚ ਬੈਠੇ ਹੋ ਤੁਸੀਂ ਕੌਣ ਹੋ ਵੀ ਬੈਠੇ ਜੰਗਲ ਵਿੱਚ ਵੈਸੇ ਹੋ ਖਿਜਤ ਸ਼ੁਦਾ ਜਿਹੇ ਲਾਗੀ ਇਸ ਮਰਦਾਨੇ ਨੂੰ ਕਹਿੰਦੇ ਭੁੱਖ ਲੱਗੀ ਸੀ ਤੇ ਖਿਜਾ ਹੋਇਆ ਬੈਠਾ ਸੀ ਵਿਚਾਰਾ ਨਿਰਪ ਬੂਝੇ ਤੇ ਰਿਸ ਪੁਨ ਜਾਗੀ ਰਾਜੇ ਦੇ ਪੁੱਛਣ ਕਰਕੇ ਮਰਦਾਨੇ ਨੂੰ ਹੋਰ ਗੁੱਸਾ ਜਾ ਜਾਗਿਆ ਹੋਰ ਗੁੱਸਾ ਚੜਿਆ ਹੈ ਕਹਿਣ ਲੱਗਿਓ ਲੋਚਨ ਤੁਝ ਸੰਗਾ ਲੱਗਿਆ ਤੇਰੇ ਅੱਖਾਂ ਨਾਲ ਨੀ ਹੈਗੇ ਤੈਨੂੰ ਦੀਦਾ ਨੀ ਹੈ ਦੇਖੋ ਹਮ ਮਾਨੁਖ ਸਰਬੰਗਾ ਦੇਖ ਲਾ ਅੱਖਾਂ ਨਾਲ ਅਸੀਂ ਸਾਰੇ ਅੰਗਾਂ ਕਰਕੇ ਮਨੁੱਖੀ ਹੈ ਹੋਰ ਭੂਤ ਪ੍ਰੇਤ ਤੋੜੋ ਹੈ ਮਧੁਰ ਬੈਨ ਸੁਣ ਬੈਨ ਅਲਾਏ ਹੇ ਰਾਜੇ ਦਾ ਨਾਮ ਸੀ ਮਧੁਰ ਬੈਨ ਉਹਨੇ ਸੁਣ ਕੇ ਫੇਰ ਕਿਹਾ ਹੋ ਅਤੀਤ ਤੁਮ ਦੇਹੋ ਬਤਾਏ ਵੀ ਜੇ ਤੁਸੀਂ ਤਿਆਗੀ ਵਿਰਾਗੀ ਹੋ ਬਰਾਗਤ ਹੋ ਫੇਰ ਦੱਸ ਦਿਓ ਖਿਜਕੈ ਬਹੁ ਬੋਲਿਓ ਮਰਦਾਨਾ ਮਰਦਾਨਾ ਅੱਗੇ ਨਾਲੋਂ ਵੀ ਜ਼ਿਆਦਾ ਖਿਜ ਕੇ ਨਾ ਹੋਰ ਕਚੀਚੀਆਂ ਵੱਟ ਕੇ ਬੋਲਿਆ ਤੂੰ ਬੁਝ ਕਿਆ ਲੋਚਨ ਸੰਗ ਦਿਖਾਨਾ। ਤੈਨੂੰ ਅੱਖਾਂ ਨਾਲ ਦੀਂਦਾ ਕਿ ਨਹੀਂ ਦੀਂਦਾ ਹੈਗਾ। ਅਸ ਕਹਿ ਬੰਕਰ ਨੈਣ ਕਰ ਹੇਰਾ। ਇਸ ਤਰ੍ਹਾਂ ਜੇ ਕਹਿ ਕੇ ਟੇਢੇ ਜੇ ਨੇਤਰ ਕਰਕੇ ਉਹਦੇ ਵੱਲੀ ਝਾਕਦਾ ਮਰਦਾਨਾ। ਨਿਰਪ ਸੋਂ ਬੋਲਿਓ ਵਚਨ ਨਾ ਫੇਰਾ। ਮੁੜ ਕੇ ਰਾਜੇ ਦੇ ਨਾਲ ਕੋਈ ਬਚਨ ਨੀ ਬੋਲਿਆ ਹੈ। ਨੀਚ ਡੀਠ ਕਰ ਬੈਠ ਰਹਾਵਾ। ਜੀਆਂ ਨੀਵੀਆਂ ਕਰ ਲਈਆਂ ਤੇ ਬੈਠ ਰਿਹਾ ਮਰਦਾਨਾ। ਜੇ ਕਿਸੇ ਕੋ ਨਹਿ ਬੋਲ ਸੁਖਾਵਾ। ਇਸ ਮਰਦਾਨੇ ਨੂੰ ਖਿਜੇ ਹੋਏ ਨੂੰ ਗੁੱਸੇ ਹੋਏ ਨੂੰ ਕਿਸੇ ਦਾ ਬਚਨ ਚੰਗਾ ਨਹੀਂ ਲੱਗਦਾ। ਸੁਣ ਸ੍ਰੀ ਅੰਗਦ ਮੈਂ ਤਬ ਜਾਣੀ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਸੁਣੋ ਮੈਂ ਤਦੋ ਜਾਣਿਆ। ਸ੍ਰੀ ਨਾਨਕ ਹੈ ਤੂਸ਼ਨ ਠਾਨੀ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਚੁੱਪ ਧਾਰਨ ਕੀਤੀ ਹੈ। ਮਰਦਾਨਾ ਵਿਚਾਰਾ ਖਿਜਿਆ ਬੈਠਾ ਹੈ। ਖਿਜਿਓ ਸ਼ੁਦਾ ਸੋ ਬਹੁ ਮਰਦਾਨਾ। ਸਾਡਾ ਸਾਥੀ ਮਰਦਾਨਾ ਭੁੱਖ ਦੇ ਦੁੱਖ ਕਰਕੇ ਬਹੁਤ ਖਿਜਿਆ ਹੋਇਆ। ਇਉ ਵਿਚਾਰ ਮੈਂ ਬਚਨ ਬਖਾਨਾ। ਗੁਰੂ ਅੰਗਦ ਸਾਹਿਬ ਜੀ ਸੋਚ ਵਿਚਾਰ ਕੇ ਫਿਰ ਮੈਂ ਬਚਨ ਕਿਹਾ ਰਾਜੇ ਮਦਰ ਬਹਿਨ ਨੂੰ। ਦੋਹਰਾ ਹਮ ਆਏ ਪਰਦੇਸ਼ ਤੇ। ਏ ਰਾਜਾ ਅਸੀਂ ਪਰਦੇਸ਼ ਤੋਂ ਆਏ ਹਾਂ। ਕਿਸ ਹੂੰ ਸੋ ਨਾ ਪਛਾਣ। ਇੱਥੇ ਸਾਡੀ ਕਿਸੇ ਨਾਲ ਜਾਣ ਪਛਾਣ ਹੈ ਨੀ ਰਾਜਾ। ਸੰਤ ਵੇਖ ਦੇਖਤ ਫਿਰੈ। ਕਹਿੰਦੇ ਸੰਤਾਂ ਵਾਲਾ ਭੇਖ ਹੈ ਸਾਡੇ ਸਰੀਰ ਤੇ ਦੇਖਦੇ ਫਿਰ ਰਹੇ। ਅਵਨੀ ਸ਼ੁਭ ਇਸ ਥਾਨ। ਧਰਤੀ ਤੇ ਚੰਗੇ ਵੀ ਸਥਾਨ ਮਾੜੇ ਵੀ ਸਥਾਨ। ਚੌਪਈ ਅਗਰਜ ਤਹਿ ਟਾਪੂ ਸੁਧ ਹੋਈ। ਇਸ ਤਰ੍ਹਾਂ ਕਹਿੰਦੇ ਮਹਾਰਾਜ ਦੇ ਜਾਣ ਤੋਂ ਪਹਿਲਾਂ ਹੀ ਉਸ ਟਾਪੂ ਵਿੱਚ ਇਹ ਖਬਰ ਸਾਰ ਹੋ ਗਈ ਸੀ। ਇੱਕ ਤਪਾ ਹੈ ਨਾਨਕ ਕੋਈ। ਇੱਕ ਗੁਰੂ ਨਾਨਕ ਸਾਹਿਬ ਨਾਮ ਦਾ ਕੋਈ ਮਹਾਨ ਤਪੱਸਿਆ ਕਰਨ ਵਾਲਾ ਤਪਾ ਹੈਗਾ। ਝੰਡੇ ਕੋ ਸਤਿਗੁਰੂ ਬਣਾਇਆ। ਇੱਥੋਂ ਦੇ ਲੋਕਾਂ ਨੇ ਖਬਰ ਸੁਣ ਲਈ ਸੀ ਪਹਿਲਾਂ ਹੀ ਵੀ ਗੁਰੂ ਨਾਨਕ ਸਾਹਿਬ ਨਾਮ ਦਾ ਤਪ ਹੈ। ਉਹਨਾਂ ਨੇ ਝੰਡੇ ਨੂੰ ਸਾਰਿਆਂ ਦਾ ਪੂਜਨੀਕ ਬਣਾ ਦਿੱਤਾ ਹੈ। ਸੁਧਰ ਸੈਨ ਬਹੁ ਭੂਪ ਵਧਾਇਆ। ਜਿਹੜਾ ਉੱਥੋਂ ਦਾ ਰਾਜਾ ਸੁਧਰ ਸੈਨ ਉਹਨੂੰ ਰਾਜੇ ਨੂੰ ਬਹੁਤ ਫਲਾ ਦਿੱਤਾ। ਉਹਨੂੰ ਸਾਰਿਆਂ ਰਾਜਿਆਂ ਦਾ ਮਾਲਕ ਬਣਾ ਦਿੱਤਾ। ਮਧੁਰ ਬੈਨ ਸਮਝੀ ਮਨ ਮਾਹੀ। ਇਸ ਤਰ੍ਹਾਂ ਕਹਿੰਦੇ ਮਧੁਰ ਬੈਨ ਨੇ ਮਨ ਦੇ ਵੀ ਸਮਝੀ ਹੈ। ਸੋ ਤਪਾ ਸੁਣਿਓ ਜਸ ਜਾਹੀ। ਜਿਸ ਗੁਰੂ ਨਾਨਕ ਸਾਹਿਬ ਦਾ ਜਸ ਸੁਣਿਆ ਸ਼ੈਂਤ ਕਿਤੇ ਉਹੀ ਗੁਰੂ ਨਾਨਕ ਸਾਹਿਬ ਤਪਾ ਨਾਏ ਹੋਣ। ਨਿਸ਼ਚੇ ਕਰ ਬੂਜਨ ਕੇ ਕਾਰਨ। ਉਸ ਵੇਲੇ ਵੀ ਠੀਕ ਹੀ ਹੈ ਗੁਰੂ ਨਾਨਕ ਸਾਹਿਬ ਨਿਸ਼ਚਾ ਕਰਨ ਲਈ ਤੇ ਪੁੱਛਣ ਦੇ ਵਾਸਤੇ। ਬਹਰੋ ਕੀਨੋ ਬਚਨ ਉਚਾਰਨ। ਫਿਰ ਮਦਰ ਬੈਨ ਰਾਜੇ ਨੇ ਦੁਆਰਾ ਬਚਨ ਕਹੇ ਹੈ। ਕੋਹੈ ਨਾਮ ਕੌਣ ਤੁਮ ਦੇਸ਼ਾ। ਭਾਈ ਬਾਲਾ ਜੀ ਦੱਸੋ ਤੁਹਾਡਾ ਨਾਮ ਕੌਣ ਹੈ ਇਹਨਾਂ ਦਾ ਤੇ ਤੁਹਾਡਾ ਇਲਾਕਾ ਕਿਹੜਾ ਹੈ। ਕਹਾਂ ਸਿਧਾਰਾ ਹੁਕਾਂ ਕੋ ਬੇਸਾ। ਕਹਿੰਦੇ ਕਿੱਥੇ ਤੁਸੀਂ ਜਾਓਗੇ, ਤੁਹਾਡੇ ਸਿਰ ਤੇ ਲਿਬਾਸ ਕਿਹਦਾ ਭੇਖ ਕਿਹਦਾ ਧਾਰਿਆ ਹੋਇਆ। ਸੁਣ ਮੈਂ ਕਹਿਓ ਨਾਮ ਮਮ ਬਾਲਾ। ਭਾਈ ਬਾਲਾ ਜੀ ਕਹਿਣ ਲੱਗੇ ਰਾਜੇ ਤੋਂ ਸੁਣ ਕੇ ਮੈਂ ਸਭ ਤੋਂ ਪਹਿਲਾਂ ਕਿਹਾ ਵੀ ਮੇਰਾ ਨਾਮ ਤਾਂ ਭਾਈ ਬਾਲਾ ਹੈ ਰਾਜਾ। ਇਹ ਸਰੂਪ ਸ੍ਰੀ ਨਾਨਕ ਦਿਆਲਾ। ਆ ਜਿਹੜੇ ਦਿਆਲੂ ਕਿਰਪਾਲੂ ਹੈ ਗੁਰੂ ਨਾਨਕ ਸਾਹਿਬ ਸਰੂਪ ਹਨ। ਦੋਹਰਾਇਆ ਕੋ ਮਰਦਾਨਾ ਹੈ। ਜਿਹੜਾ ਕਚੀਚੀਆਂ ਜੀ ਬੜਕਾ ਟੇਢਾ ਜਾ ਝਾਕਦਾ ਇਹਦਾ ਨਾਮ ਭਾਈ ਮਰਦਾਨਾ ਹੈ। ਮਦਰ ਦੇਸ਼ ਹਮ ਧਾਮ। ਸਾਡੇ ਵੀ ਪੰਜਾਬ ਦੇ ਇਲਾਕੇ ਵਿੱਚ ਘਰ ਹੈ। ਸੇਵਤ ਸ੍ਰੀ ਗੁਰ ਪਦ ਪਦਮ। ਅਸੀਂ ਦੋਵੇਂ ਜਾਣੇ ਮਹਾਰਾਜ ਦੇ ਚਰਨਾਂ ਕਲਾਂ ਦੀ ਸੇਵਾ ਕਰਦੇ। ਮੁਕਤ ਹੋਣ ਕੇ ਕਾਮ। ਵੀ ਰਾਜੇ ਮੁਕਤ ਹੋਣ ਦੀ ਸਾਡੀ ਕਾਮਨਾ ਵੀ ਇਹਨਾਂ ਦੀ ਚਰਨਾਂ ਦੀ ਸੇਵਾ ਕਰਕੇ ਮੁਕਤ ਹੋ ਜਾਈਏ, ਸੰਸਾਰ ਤੋਂ ਛੱਟ ਜਾਈਏ। ਚੌਪਈ ਹਰਖਿਓ ਮਧੁਰ ਬੈਨ ਸੁਣ ਬੈਨ। ਭਾਈ ਬਾਲਾ ਜੀ ਤੋਂ ਸੁਣ ਕੇ ਮਧੁਰ ਬੈਨ ਤਾਂ ਬਹੁਤ ਹੀ ਖੁਸ਼ ਹੋ ਗਿਆ। ਨਿਸ਼ਚੇ ਲਖਿਓ ਹਿਰਦੇ ਗਤ ਦੈਨ। ਹਿਰਦੇ ਵਿੱਚ ਨਕੀਨ ਕਰਕੇ ਜਾਣ ਲਿਆ ਵੀ ਇਹ ਤਾਂ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਹੀ ਹੈ। ਉਤਰ ਤੁਰੰਗ ਜੋਰ ਜੁਗ ਹੱਥ। ਉਸੇ ਵੇਲੇ ਘੋੜੇ ਤੋਂ ਰਾਜਾ ਉਤਰਿਆ ਤੇ ਦੋਵੇਂ ਨੇ ਹੱਥ ਜੋੜੇ ਮਦਰ ਬਹਿਨ ਨੇ। ਭਦੇ ਭਇਓ ਦੀਨ ਬੰਦੇ ਜਗਨਾਥਾ। ਬਹੁਤ ਹੀ ਕਹਿੰਦੇ ਨਿਮਾਣਾ ਹੋਇਆ ਦੋਵੇਂ ਹੱਥ ਜੋੜੇ ਸਤਿਗੁਰਾਂ ਅੱਗੇ ਮੱਥਾ ਟਿਕਿਆ ਹੈ। ਈਏ ਪ੍ਰੇਮ ਪੁੰਨ ਬਿਨੈ ਬਖਾਨੀ। ਫਿਰ ਇਸ ਤਰ੍ਹਾਂ ਪ੍ਰੇਮ ਪਿਆਰ ਕਰਕੇ ਬੇਨਤੀ ਦੇ ਵਿੱਚ ਬਚਨ ਕਿਹਾ ਇਸਨੇ। ਗਮਨਾਹ ਨਗਰ ਵਿਖੇ ਗੁਣ ਖਾਨੀ। ਗੁਣਾਂ ਦੀ ਖਾਣ ਗੁਰੂ ਨਾਨਕ ਸਾਹਿਬ ਸ਼ਹਿਰ ਦੇ ਵਿੱਚ ਚੱਲੋ ਜੀ। ਜਹ ਮੰਦਰ ਬਹੁ ਬਣੇ ਬਚਿਤਰਾ। ਮਹਾਰਾਜ ਸ਼ਹਿਰ ਦੇ ਵਿੱਚ ਬੜੇ ਸੁੰਦਰ ਤਰ੍ਹਾਂ ਤਰ੍ਹਾਂ ਦੇ ਮੰਦਰ ਮਕਾਨ ਬਣੇ। ਪਾਏ ਪਾਉ ਨਿਜ ਕਰ ਹੋ ਪਵਿੱਤਰਾ। ਮੰਦਰਾਂ ਵਿੱਚ ਮਹਾਰਾਜ ਚਰਨ ਪਾ ਕੇ ਉਹਨਾਂ ਨੂੰ ਪਵਿੱਤਰ ਕਰ ਦਿਓ ਜੀ। ਘਰ ਅੰਨ ਬਣਾਏ ਭੰਡਾਰਾ। ਮੇਰੇ ਕੋਲੋਂ ਮਹਾਰਾਜ ਤੁਸੀਂ ਅੰਨ ਲੈ ਕੇ ਤੇ ਆਪਣਾ ਭੰਡਾਰਾ ਬਣਾ ਲਓ, ਲੰਗਰ ਬਣਾ ਲਓ। ਪਚ ਹੋ ਆਪ ਕਰ ਮਧੁਰ ਆਹਾਰਾ। ਹਮਾਰਾ ਮਿੱਠਾ ਭੋਜਨ ਬਣਾ ਕੇ ਛਕੋ ਰਜ ਰਜ ਕੇ। ਰੰਗ ਅਨੇਕ ਲੇ ਹੋ ਸੁੱਠ ਚੀਰੰਗ। ਉਸ ਤੋਂ ਬਾਅਦ ਮਹਾਰਾ ਅਨੇਕਾਂ ਰੰਗਾਂ ਦੇ ਸੋਹਣੇ ਬਸਤਰ। ਤਹਿਰਾ ਗੁਣੀ ਗਹੀਰ ਸਰੀਰੰਗ। ਗੁਣਾਂ ਦੇ ਸਮੁੰਦਰ ਰੂ ਮਾਰਾ ਉਸ ਸਰੀਰ ਤੇ ਸੋਹਣੇ ਰੰਗਾਂ ਦੇ ਕੱਪੜੇ ਪਹਿਨੋ। ਪੁਰਨਾ ਚਲੋ ਤਾਂ ਇਹਾਂ ਪੁਚਾਵਾਂ। ਮਹਾਰਾਜ ਤੁਸੀਂ ਸ਼ਹਿਰ ਨਹੀਂ ਜਾਣਾ ਤੇ ਕੱਪੜੇ ਵੀ ਛਕਣ ਵਾਲਾ ਲੰਗਰ ਪਾਣੀ ਮੇਥੀ ਪਹੁੰਚਾ ਦਿੰਦਾ। ਘਰੋਂ ਸੁਬਿਧ ਜਸ ਆਏ ਸਪਾਵਾਂ। ਫਿਰ ਸਤਿਗੁਰੂ ਜਿਸ ਤਰ੍ਹਾਂ ਆਪ ਜੀ ਦੀ ਆਗਿਆ ਪਾਵਾਂਗਾ ਉਹੀ ਢੰਗ ਤਰੀਕਾ ਮੈਂ ਕਰ ਲਵਾਂਗਾ। ਸੁਣ ਭਵਾਲ ਕੀ ਐਸੀ ਬਾਨੀ। ਮਧੁਰ ਸੈਨ ਰਬਾਇਨ ਰਾਜਾ ਇਸ ਰਾਜੇ ਦੀ ਐਸੇ ਬਚਨ ਸੁਣ ਕੇ। ਬੋਲੇ ਬਚਨ ਗੁਰੂ ਗੁਣ ਖਾਨੀ। ਦੀ ਖਾਣ ਸਤਿਗੁਰੂ ਮੁਖੋਂ ਬਚਨ ਬੋਲੇ। ਬਿਲਾਵਲ ਮਹੱਲਾ ਪਹਿਲਾ ਇੱਕ ਭੰਡਾਰਾ ਨਾਮ ਕਾ। ਕਹਿੰਦੇ ਵੀ ਹੇ ਰਾਜਨ ਜਿਹੜਾ ਵਾਹਿਗੁਰੂ ਦਾ ਨਾਮ ਇੱਕ ਬਹੁਤ ਵੱਡਾ ਭੰਡਾਰਾ ਹੈ। ਜਿਨ ਸਭ ਕੁਛ ਦੀਆ। ਇਸ ਨਾਮ ਨੇ ਭੰਡਾਰੇ ਵਿੱਚੋਂ ਸਭ ਕੁਛ ਸਾਨੂੰ ਬਖਸ਼ ਦਿੱਤਾ ਹੈ। ਭੁੱਖ ਨੰਗ ਸਭ ਛੀਨ ਕੈ। ਨਾਮ ਦੇ ਭੰਡਾਰੇ ਨੇ ਭੁੱਖ ਵੀ ਨੰਗ ਵੀ ਸਾਰਾ ਨਾਸ ਕਰਕੇ ਆਪਣਾ ਕਰ ਲਿਆ। ਤਾਂ ਆਪਣਾ ਹੀ ਬਣਾ ਲਿਆ ਹੈ। ਐਸਾ ਨਾਮ ਨਾ ਛੋਡੀਐ। ਕਹਿੰਦੇ ਹੇ ਰਾਜਨ ਐਸਾ ਨਾਮ ਛੱਡਣਾ ਨਾ ਕਰੀਏ। ਸਦ ਸੰਗ ਹਮਾਰੇ। ਉਹ ਕਹਿੰਦੇ ਛੱਡਦੇ ਨਹੀਂ ਹੈ, ਸਦਾ ਸਾਡੇ ਨਾਲ ਹੈ ਲੋਕ ਪ੍ਰਲੋਕ ਵਿੱਚ। ਲੇਖਾ ਕੋਈ ਨਾ ਪੁੱਛਈ। ਹਾਂ ਕੋਈ ਹਿਸਾਬ ਕਿਤਾਬ ਨਹੀਂ ਪੁੱਛਦਾ ਹੈ। ਮਨ ਮੀਤ ਪਿਆਰੇ। ਸਾਡੇ ਮਨ ਦੇ ਮਿੱਤਰ ਪਿਆਰੇ। ਰਹਾਓ ਭੋਜਨ ਉੱਤਮ ਹਮ ਕੀਆ। ਕਹਿੰਦੇ ਸਭ ਤੋਂ ਜਿਹੜਾ ਉੱਤਮ ਭੋਜਨ ਨਾਮ ਹੈ ਉਹ ਛਕਣਾ ਕੀਤਾ ਹੈ। ਸੰਤਨ ਪ੍ਰਸਾਦ। ਜਿਹੜੇ ਸਿਮਰਨ ਵਾਲੇ ਸੰਤ ਉਹਨਾਂ ਦੀ ਕਿਰਪਾ ਨਾਲ। ਜਲ ਸੀਤਲ ਸਤ ਕਾ ਪੀਆ। ਜਿਹੜਾ ਸਤ ਸਰੂਪ ਦੀ ਪ੍ਰਾਪਤੀ ਦਾ ਠੰਡਾ ਜਲ ਛਕਿਆ ਹੈ। ਹਿਰਦੇ ਮਹਿ ਸ਼ਾਂਤ। ਇਸ ਕਰਕੇ ਹਿਰਦੇ ਵਿੱਚ ਬੜੀ ਸ਼ਾਂਤੀ ਆਈ ਹੋਈ ਹੈ। ਵਸਤਰ ਬ੍ਰਹਮ ਪਛਾਣਿਆ। ਜਿਹੜਾ ਬ੍ਰਹਮ ਨੂੰ ਪਛਾਣਿਆ ਹੈ ਵਸਤਰ ਪਹਿਨਣਾ ਕੀਤਾ। ਕਾਇਆ ਕੇ ਸੰਗ। ਜਿਹੜੀ ਬੁੱਧੀ ਇਹਦੇ ਨਾਲ ਜਾਣੀ ਜਾਂ ਬੁੱਧੀ ਦੇ ਨਾਲ ਆਤਮ ਵਿਛਾਣੀ ਬੁੱਧ ਦੇ ਨਾਲ ਬ੍ਰਹਮ ਨੂੰ ਪਛਾਣਨ ਰੂਪ ਕੱਪੜਾ ਪਹਿਨਿਆ ਹੈ। ਲੱਖ ਚੌਰਾਸੀ ਏਕ ਹੈ। ਹਾਂ 84 ਲੱਖ ਵਿੱਚ ਇੱਕੋ ਪਰਮੇਸ਼ਰ ਹੀ ਹੈ। ਹੂਏ ਨਿਰਭੰਗ। ਜਾਣ ਕੇ ਸਾਰੇ ਕਹਿੰਦੇ ਬਿਘਨਾ ਕਲੇਸ਼ਾਂ ਤੋਂ ਰਹਿਤ ਹੋ ਗਈ। ਨਾਨਕ ਕਹੇ ਰਾਜਿੰਦਰ ਸੁਣ। ਨਾਨਕ ਸਾਹਿਬ ਜੀ ਕਹਿਣ ਲੱਗੇ ਹੇ ਰਾਜੇ ਮਦਰ ਬਹਿਣ ਸੁਣ। ਸਭ ਝੂਠ ਪਸਾਰਾ। ਸਾਰਾ ਕਹਿੰਦੇ ਆ ਜਿੰਨਾ ਪਸਾਰਾ ਇਹ ਝੂਠਾ ਹੀ ਹੈ। ਦ੍ਰਿਸ਼ਟ ਮਾਨ ਸਭ ਬਿਨਸ ਜਾਏ। ਦਿਸਣ ਵਾਲਾ ਸਾਰਾ ਕਹਿੰਦੇ ਇੱਕ ਦਿਨ ਬਿਨਸ ਜਾਏਗਾ। ਰਹਿ ਏਕੰਕਾਰਾ। ਇੱਕੋ ਇੱਕ ਜਿਹੜਾ ਅਕਾਲ ਪੁਰਖ ਵਾਹਿਗੁਰੂ ਸੱਚਦਾਨੰਦ ਸਰੂਪ ਸਦਾ ਰਹੇਗਾ। ਦੋਹਰਾ ਸੁਨੇ ਬੈਨ ਮਨ ਦੀਨ ਹੋਇ। ਰਾਜੇ ਨੇ ਮਨ ਦੇ ਵੀ ਬਹੁਤ ਨਿਮਰਤਾ ਸਹਿਤ ਹੋ ਕੇ ਬਚਨ ਸੁਣੇ। ਬੰਦੇ ਦੋਨੋਂ ਪਾਨ। ਦੋਵੇਂ ਹੱਥ ਜੋੜੇ ਸਤਿਗੁਰੂ ਜੀ ਅੱਗੇ। ਕਹਿ ਕਰੋ ਉਪਦੇਸ਼ ਮੁਝ। ਲੱਗਿਆ ਮਾਰਾ ਮੈਨੂੰ ਕੋਈ ਉਪਦੇਸ਼ ਦੇਣਾ ਕਰੋ ਆਪ ਜੀ। ਅਧਿਕਾਰੀ ਸ਼ੁਭ ਜਾਨ। ਚੰਗਾ ਅਧਿਕਾਰੀ ਜਾਣ ਕੇ। ਚੌਪਈ ਬਾਰ ਬਾਰ ਬੰਦਤ ਪਦ ਗੁਰ ਕੋ। ਇਉਂ ਕਹਿ ਕੇ ਮੁੜ ਮੁੜ ਕੇ ਮਹਾਰਾਜ ਦੇ ਚਰਨਾਂ ਤੇ ਮੱਥੇ ਟੇਕ ਰਿਹਾ ਰਾਜਾ। ਬਿਨੈ ਭਨਤ ਬਹੁ ਹਿਤ ਕਰ ਉਰ ਕੋ, ਇਹਦਾ ਬਹੁਤਾ ਪ੍ਰੇਮ ਕਰਕੇ ਬਹੁਤੀਆਂ ਬੇਨਤੀਆਂ ਕਹਿ ਰਿਹਾ ਹੈ। ਕਮਲ ਬਦਨ ਲੱਖ ਕਰ ਜਗ ਆਸੀ, ਕਮਲ ਵਰਗੇ ਮੁਖ ਵਾਲੇ ਸਤਿਗੁਰੂ ਨੇ ਅਧਿਕਾਰੀ ਜਾਣ ਕੇ। ਉਪਦੇਸ਼ਨ ਹਿਤ ਗਿਰਾ ਪ੍ਰਕਾਸ਼ੀ, ਰਾਜੇ ਨੂੰ ਉਪਦੇਸ਼ ਦੇਣ ਵਾਸਤੇ ਬਚਨ ਕੀਤਾ। ਜਗਤ ਲਖੋ ਮਿਥਿਆ ਇਹ ਦਾਮੂ, ਕਹਿੰਦੇ ਰਾਜੇ ਸੰਸਾਰ ਨੂੰ ਇਉਂ ਜਾਣ ਮਿਥਿਆ ਜਿਵੇਂ ਰੱਸੀ ਦੇ ਵਿੱਚ ਹਨੇਰੇ ਵਿੱਚ ਪਈ ਹੋਵੇ ਤੇ ਸਭ ਪ੍ਰਤੀਤ ਹੁੰਦਾ, ਉਹ ਸਭ ਦੁਖਦਾਈ ਹੁੰਦਾ, ਡਰਾਉਣਾ ਹੁੰਦਾ, ਸਭ ਵਰਗਾ ਸੰਸਾਰ ਜਾਣ ਬ੍ਰਹਮ ਰੱਸੀ ਵੱਤ ਹੈ। ਉਹਦੇ ਹਨੇਰੇ ਕਰਕੇ ਗਿਆਨ ਕਰਕੇ ਸੰਸਾਰ ਦੁਖਦਾਈ ਦਿਸ ਰਿਹਾ ਹੈ। ਸਿਮਰਨ ਕਰਹੋ ਸਦਾ ਸਤਨਾਮ, ਇਸ ਕਰਕੇ ਰਾਜਨ ਸੱਚਾ ਜਿਹੜਾ ਸਤਨਾਮ ਹੈ ਵਾਹਿਗੁਰੂ ਸਦਾ ਸਿਮਰਨ ਕਰਿਆ ਕਰ। ਕਰਮ ਧਰਮ ਤਪ ਨੇਮ ਅਨੇਕਾ, ਜਿਹੜੇ ਕੋਈ ਧਰਮ ਰੂਪ ਕਰਮ ਹੈ ਤਪ ਹੈ ਨੇਮ ਅਨੇਕਾਂ ਤਰ੍ਹਾਂ ਦੇ, ਸਰਬ ਅਫਲ ਜੇ ਨਾਮ ਨਾ ਏਕਾ, ਇੱਕ ਨਾਮ ਨਾ ਹੋਵੇ ਸਾਰੇ ਜਿਹੜੇ ਕਰਮ ਧਰਮ ਜਪ ਤਪ ਨੇਮ ਹੈ ਨਿਸ਼ਫਲ ਹੋ ਜਾਂਦੇ ਹੈ। ਯਾ ਪਰ ਸੁਣ ਦ੍ਰਿਸ਼ਟਾਂਤ ਮਹਾਨਾ, ਇਹਦੇ ਉੱਪਰ ਮਹਾਨ ਦ੍ਰਿਸ਼ਟਾਂਤ ਸੁਣ ਸਾਡੇ ਪਾਸੋਂ। ਅਫਲ ਨਾਮ ਬਿਨ ਜਉ ਸਭ ਜਨ, ਨਾਮ ਤੋਂ ਬਗੈਰ ਸਾਰੇ ਧਰਮ ਕਰਨ ਨੇਮ ਨਿਸ਼ਫਲ ਜਾਣੇ ਜਾਂਦੇ ਹਨ। ਕਾਗਦ ਪਰ ਨਹਿ ਲਿਖਿਓ ਇਕਾਂਗਾ, ਕੋਈ ਕਲਮ ਦਵਾਤ ਲੈ ਕੇ ਕਾਗਜ਼ ਉੱਪਰ ਕਿਸੇ ਨੇ ਏਕਾ ਤਾਂ ਪਹਿਲਾਂ ਲਿਖਿਆ ਨਾ ਹੋਵੇ। ਸੁਨ ਲਿਖਣ ਪਰ ਮਨ ਅਨੁਰਾਗਾ, ਇਸ ਤਰ੍ਹਾਂ ਕਹਿੰਦੇ ਕਲਮ ਲੈ ਕੇ ਤੇ ਮਨ ਦੇ ਵਿੱਚ ਜਿਹੜੀਆਂ ਬਿੰਦੀਆਂ ਉਹਦਾ ਲਿਖਣ ਦਾ ਪ੍ਰੇਮੀ ਜਾ ਹੋਏ, ਬਿੰਦੀਆਂ ਬਿੰਦੀਆਂ ਲਿਖੀ ਜੇ ਕਾਗਜ਼ ਤੇ, ਤਿੰਨ ਤੇ ਸਾਰੇ ਉਹਨਾਂ ਏਕੋ ਕਾਰਜਾ, ਬਿੰਦੀਆਂ ਲਿਖਣ ਕਰਕੇ ਕਹਿੰਦੇ ਕੋਈ ਕੰਮ ਨੀ ਇੱਕ ਵੀ ਸਰਿਆ, ਕੋਈ ਹਿਸਾਬ ਨੀ ਆਉਂਦਾ। ਭਾਵ ਬਿਰਥਾ ਸਭ ਲਿਖਣ ਸਮਾਜਾ, ਕਹਿੰਦੇ ਲਿਖਣ ਦਾ ਸਾਜੋ ਸਮਾਨ ਇਕੱਠਾ ਕੀਤਾ ਸੀ, ਉਹ ਬਿੰਦੀਆਂ ਲਿਖਣ ਕਰਕੇ ਸਭ ਨਿਸ਼ਫਲ ਹੋ ਗਿਆ, ਕੋਈ ਹਿਸਾਬ ਨੀ ਆਇਆ। ਪੂਰਬ ਲਿਖਿਓ ਇਕਾਂਗ ਬਣਾਏ, ਕਿਸੇ ਸਿਆਣੇ ਪੁਰਸ਼ ਨੇ ਕਹਿੰਦੇ ਬਣਾ ਸਵਾਰ ਕੇ ਏਕਾ ਲਿਖ ਦਿੱਤਾ। ਲਿਖੀ ਸੂਨ ਤਬ ਅਫਲ ਨਾ ਜਾਏ, ਇਹਦੇ ਮਗਰ ਕਹਿੰਦੇ ਇੱਕ ਬਿੰਦੀ ਲਿਖ ਦਿੱਤੀ, ਫਿਰ ਕਹਿੰਦੇ ਏਕਾ ਲਿਖਿਆ ਤੇ ਬਿੰਦੀ ਲਿਖੀ ਨਿਸਫਲ ਨਹੀਂ ਜਾਂਦੀ ਹੈ। ਜੋ ਏਕਾਂਗ ਪਰ ਲਿਖ ਹੈ ਸੂਨਾ, ਹਾਂ ਹੇ ਰਾਜੇ ਜੇ ਜਿਹੜਾ ਏਕਾ ਅੰਗ ਹੈ ਅੰਕ ਹੈ ਉਹਦੇ ਉੱਪਰ ਕਹਿੰਦੇ ਮਗਰ ਕੋਈ ਸੂਨ ਬਿੰਦੀ ਲਿਖ ਦੇਵੇ, ਸੂਨ ਸੂਨ ਤੇ ਹੋਇਆ ਦਸ ਗੁਣਾ, ਇੱਕ ਬਿੰਦੀ ਲਿਖ ਦੇਵੇ ਇੱਕ ਦੇ ਮਗਰ ਤੇ ਗਿਣਤੀ ਦਸ ਹੋ ਜਾਂਦੀ ਹੈ, ਜੇ ਹੋਰ ਦੂਜੀ ਬਿੰਦੀ ਲਿਖ ਦੇਵੇ ਦਸ ਗੁਣਾ ਹੋਰ ਵੱਧ ਜਾਂਦਾ, ਸੌ ਦੀ ਗਿਣਤੀ ਹੋ ਜਾਂਦੀ। ਤਿਉਂ ਜੇ ਨਾਮ ਸੰਗ ਤਪ ਤਪ ਹੈ, ਇਸੇ ਤਰ੍ਹਾਂ ਰਾਜੇ ਜਿਹੜਾ ਨਾਮ ਏਕੇ ਵਾਂਗ ਹੈ, ਬਾਕੀ ਜਿਹੜੇ ਤਪ ਤਾਪ ਨੇ ਜਪ ਪੂਜਾ ਕਰਨੀ ਹੈ ਬਿੰਦੀਆਂ ਵਾਂਗ, ਇਹ ਜਿਹੜੇ ਜਪ ਤਪ ਕਰਨੇ ਹੈ ਨਾਮ ਦੇ ਨਾਲ, ਪੂਜਾ ਬ੍ਰਤ ਨੇਮ ਜਪ ਜਪ ਹੈ, ਕਰਨੀ ਵਰਤ ਰੱਖਣੇ ਨਿਮ ਕਰਨਾ ਹੋਰ ਕਿਸੇ ਜਪ ਦਾ ਜਾਪ ਕਰਨਾ, ਸੇ ਦਸ ਗੁਣਾ ਅਧਿਕ ਫਲ ਪਾਵੇ ਹੈ। ਜਦੋਂ ਕੋਈ ਨਾਮ ਦਾ ਨਾਮ ਨਾਲ ਜਪਦਾ ਹੈ ਨਾ, ਫਿਰ ਜਪ ਤਪ ਕਰਦਾ ਹੈ, ਫਿਰ ਵਰਤ ਪੂਜਾ ਕਰਦਾ ਹੈ, ਫਿਰ ਦਸ ਗੁਣਾ ਵੱਧ ਫਲ ਪਾਉਂਦਾ ਹੈ। ਏਕੇ ਦੇ ਨਾਲ ਬਿੰਦੀਆਂ ਜਿੰਨੀਆਂ ਮਰਦੀ ਉਹਦਾ ਦਸ ਗੁਣਾ ਵਧੀ ਜਾਂਦਾ ਹੈ, ਉਹ ਨਾਮ ਨਾਲ ਹੋਵੇ ਫਿਰ ਨੇਮ ਵਰਤ ਪੂਜਾ ਕੀਤੀਆਂ ਦਸ ਗੁਣਾ ਫਲ ਫਲ ਦਿੰਦੇ ਹਨ। ਉਹ ਮੁਕਤ ਜਮ ਸੰਗ ਨਾ ਜਾਵੇ, ਫਿਰ ਤਾਂ ਮਨੁੱਖ ਕਹਿੰਦੇ ਮੁਕਤ ਹੋ ਜਾਂਦਾ, ਜਮਾਂ ਦੇ ਜਮਦੂਤਾਂ ਨਾਲ ਨਹੀਂ ਜਾਂਦਾ ਹੈ। ਆਹ ਸ਼ਿਰੋਮਣ ਸਭ ਕੋ ਨਮ, ਇਸ ਕਰਕੇ ਰਾਜਨ ਜਿਹੜਾ ਵਾਹਿਗੁਰੂ ਨਾਮ ਹੈ ਸਭ ਤੋਂ ਸ਼੍ਰੋਮਣੀ ਹੈ ਜਪਾ ਤਮਾ ਪੂਜਾ ਨਾਲ। ਸਿਮਰਹ ਸਦਾ ਆਨ ਤਜ ਕੰਮ, ਹੋਰ ਸਾਰੇ ਕੰਮ ਛੱਡ ਕੇ ਸਦਾ ਵਾਹਿਗੁਰੂ ਨਾਮ ਸਿਮਰਿਆ ਕਰ। ਮਧੁਰ ਬੈਨ ਸੁਣੀਏ ਮਨ ਐਸਾ, ਮਹਾਰਾਜ ਕਹਿੰਦੇ ਮਧੁਰ ਬਾਣ ਸੁਣੀਏ ਮਨ ਤਾਂ ਇਹੋ ਜਿਹਾ ਹੈ। ਹੋਤ ਪਸ਼ੂ ਹਰਿਆਇਓ ਜੈਸਾ, ਇਸ ਤਰ੍ਹਾਂ ਕਹਿੰਦੇ ਹਰਿਆ ਪਸ਼ੂ ਹੁੰਦਾ, ਹਰੀ ਹਰੀਆਂ ਖੇਤੀ ਖਾਣ ਵਾਲਾ ਪਸ਼ੂ ਹੁੰਦਾ ਨਾ ਗਿਜਿਆ ਹੋਇਆ, ਇਸ ਤਰ੍ਹਾਂ ਮਨ ਵਿਗੜਿਆ ਹਰਿਆ ਪਸ਼ੂ ਵਰਗਾ ਹੈ। ਨਿਜ ਸਥਾਨ ਕੋ ਤਜ ਤਜ ਜਾਈ, ਇਹ ਆਪਣਾ ਜਿਹੜਾ ਅਸਲੀ ਸਥਾਨ ਹੈ ਨਾ ਉਹਨੂੰ ਛੱਡ ਛੱਡ ਕੇ ਕਹਿੰਦੇ ਜਾਂਦਾ ਹੈ ਮਨ ਹਰਿਆ ਪਸੂ ਕ੍ਰਿਖੀ ਵਿਖੈ ਮਹਿ ਪਰ ਹੈ ਤਾਈ। ਜਿਹੜੀ ਵਿਸ਼ਿਆ ਰੂਪੀ ਖੇਤੀ ਹੈ ਜਾਂ ਪਦਾਰਥਾਂ ਰੂਪ ਹੈ ਉਹਨਾਂ ਨੂੰ ਕਹਿੰਦੇ ਦੌੜ ਦੌੜ ਕੇ ਪੈਂਦਾ ਹੈ। ਕਾਠ ਭਾਰ ਗੁਰ ਸ਼ਬਦ ਮਹਾਨ ਹਾਏ ਜਿਹਦਾ ਮਨ ਕਹਿੰਦੇ ਹਰਿਆ ਪਸੂ ਹੈ ਨਾ ਇਹਨੂੰ ਕਹਿੰਦੇ ਵੀ ਦੌੜੇ ਨਾ ਇਹ ਭੱਜੇ ਨਾ। ਜਿਹੜਾ ਗੁਰੂ ਦਾ ਸ਼ਬਦ ਹੈ ਇਹ ਕਹਿੰਦੇ ਜਿਵੇਂ ਉਹ ਹਰਿਆ ਪਸੂ ਦੇ ਗਲੇ ਵਿੱਚ ਡਿਹਾ ਜਿਹਾ ਪਾ ਦਈਏ ਫਿਰ ਉਹ ਭੱਜਦਾ ਨਹੀਂ ਕਿਉਂਕਿ ਉਹ ਡਿਹਾ ਜਿਹਾ ਲੱਤਾਂ ਵਿੱਚ ਵੱਜਦਾ ਭੱਜਣ ਨਹੀਂ ਦਿੰਦਾ ਹੁੰਦਾ। ਇਸ ਤਰ੍ਹਾਂ ਕਹਿੰਦੇ ਜਿਹੜਾ ਮਨ ਹਰਿਆ ਪਸੂ ਵਰਗਾ ਗੁਰੂ ਦਾ ਜਿਹੜਾ ਸ਼ਬਦ ਹੈ ਇਹ ਡਹਾ ਇਹ ਪਾ ਦਈਏ ਰੇ ਜਿਨ ਘਰ ਪਾਏ ਸੋ ਧਾਰਨ ਠਾਨ। ਇਹਨਾਂ ਨੇ ਮਨ ਰੂਪੀ ਪਸੂ ਦੇ ਗਲ ਵਿੱਚ ਪਾ ਕੇ ਧਾਰਨ ਕਰ ਲਿਆ ਇਹ ਸ਼ਬਦ ਮਨ ਵਿੱਚ ਵਸਾ ਲਿਆ। ਬਹੁਰਨ ਦੌਰਹਿ ਕਰ ਅਨੁਸਾਰੇ ਉਹਨਾਂ ਦਾ ਮਨ ਕਿਸੇ ਪਾਸੇ ਰਿਹਾ ਪਸੂ ਦੌੜਦਾ ਨਹੀਂ ਉਹਨਾਂ ਦਾ ਮਨ ਅਨੁਸਾਰੀ ਹੋ ਜਾਂਦਾ ਸੀ। ਹਰ ਦਰਗਹਿ ਜਾਹੇ ਸੁਖਾਰੇ ਐਸੇ ਜਿਹੜੇ ਪੁਰਸ਼ ਹੈ ਜਿਹਨਾਂ ਨੇ ਮਨ ਨੂੰ ਦੌੜਨੋਂ ਹਟਾ ਲਿਆ ਵਾਹਿਗੁਰੂ ਦਰਗਾਹ ਵੀ ਸੌਖੇ ਢੰਗ ਨਾਲ ਹੀ ਜਾਂਦੇ। ਇਸ ਪ੍ਰਕਾਰ ਕੋ ਸੁਣ ਉਪਦੇਸ਼ਾ ਇਸ ਤਰ੍ਹਾਂ ਦਾ ਸਭ ਉਪਦੇਸ਼ ਸੁਣ ਕਰਕੇ ਸਤਿਗੁਰੂ ਜੀ ਦੇ ਪਾਸੋਂ ਨਾਮ ਲੱਗੀ ਲਿਵ ਹਿਰਦੇ ਨਰੇਸ਼ਾ ਇਹ ਮਧੁਰ ਵੈਰ ਰਾਜੇ ਦੀ ਮਨ ਦੀ ਜਿਹੜੀ ਬਿਰਤੀ ਹੈ ਨਾਮ ਦੇ ਵਿੱਚ ਲੱਗ ਗਈ। ਭਾਉ ਭਗਤ ਹਿਰਦੇ ਮਹਿ ਜਾਗੀ ਸੇਵੜੇ ਪ੍ਰੇਮਾ ਭਗਤੀ ਦੇ ਹਿਰਦੇ ਵਿੱਚ ਜਾਗ ਆਈ ਪ੍ਰਗਟ ਹੋਏ ਆਈ। ਸਤ ਸੰਗਤ ਮਹਿ ਮਤ ਅਨੁਰਾਗੀ ਸੰਗਤ ਕਰਨ ਵਿੱਚ ਇਹਦੀ ਜਿਹੜੀ ਬੁੱਧੀ ਪ੍ਰੇਮਣ ਹੋ ਗਈ। ਸ੍ਰੀ ਗੁਰ ਸੋ ਪੁਨ ਬਿਨੈ ਬਖਾਨੀ ਉਸ ਤੋਂ ਬਾਅਦ ਮਦਰ ਬੈਨ ਰਾਜੇ ਨੇ ਸਤਿਗੁਰੂ ਦੇ ਸਾਧ ਬੇਨਤੀ ਦੇ ਬਚਨ ਕਹੇ। ਨਗਰ ਵਿਖੇ ਆਨੇ ਗੁਣ ਖਾਨੀ ਮਹਾਰਾਜ ਸਾਡੇ ਨਗਰ ਵਿੱਚ ਚੱਲੋ ਜੀ ਓ ਕਹਿ ਕੇ ਗੁਣਾਂ ਦੇ ਖਾਣ ਸਤਿਗੁਰੂ ਨੂੰ ਰਾਜਧਾਨੀ ਵਿੱਚ ਲੈ ਆਂਦਾ ਹੈ। ਚਾਹੇ ਅਨੇਕ ਤੇ ਸੁੰਦਰ ਮੰਦਿਰ ਰਾਜਧਾਨੀ ਵਿੱਚ ਕਹਿੰਦੇ ਅਨੇਕਾਂ ਟੰਗਾਂ ਦੇ ਸੋਹਣੇ ਮਕਾਨ ਬਣੇ ਹੋਏ ਸੀ। ਸੁੱਠ ਪਰੇ ਅੰਕ ਡਸਾਵਾ ਅੰਦਰ ਉਹਨਾਂ ਸਾਰਿਆਂ ਮਕਾਨਾਂ ਵਿੱਚੋਂ ਜਿਹੜਾ ਸੋਹਣਾ ਮੰਦਿਰ ਸੀ ਉਹਦੇ ਵਿੱਚ ਸੋਹਣਾ ਪਣਗੇ ਨੇ ਕਹਿ ਕੇ ਡਹਾਇਆ ਹੈ। ਰੰਗ ਅਨੇਕ ਵਿਛਾਵਨ ਛਾਏ ਉਸ ਪਣਗ ਉੱਪਰ ਅਨੇਕਾਂ ਤਰ੍ਹਾਂ ਜਿਹੜੇ ਵਿਛਾਉਣੇ ਗਲੀਚੀਆ ਵਿਛਵਾਏ ਤਾਂ ਪਰ ਪੰਕਜ ਬਦਨ ਵਸਾਏ ਉਹਨਾਂ ਐਸੇ ਗਲੀਚਿਆਂ ਉੱਪਰ ਕਵਲ ਵਰਗੇ ਸਤਿਗੁਰਾਂ ਨੂੰ ਕਹਿੰਦੇ ਬਿਠਾਇਆ ਹੈ। ਨਾਨਾ ਭਾਂਤ ਭਾਉ ਉਰ ਧਰ ਕੇ ਤਰ੍ਹਾਂ ਤਰ੍ਹਾਂ ਦਾ ਪ੍ਰੇਮ ਪਿਆਰ ਦੇ ਵਿੱਚ ਧਾਰ ਕਰਕੇ ਘਰ ਨਿਜ ਰਾਖੇ ਸੁਖਦ ਵਿਚਾਰ ਕੇ ਮਹਾਰਾਜ ਸੁਖ ਦਾਤੇ ਆ ਸੋਚ ਵਿਚਾਰ ਕੇ ਆਪਣੇ ਘਰ ਵਿੱਚ ਰੱਖਿਆ ਇਸਨੇ। ਸਤ ਸੰਗਤ ਕੀ ਰੀਤ ਪ੍ਰਕਾਸ਼ੀ ਗੁਰੂ ਮਹਾਰਾਜ ਨੇ ਇੱਥੇ ਰਹਿ ਕੇ ਵੀ ਹਮੇਸ਼ਾ ਭਾਈ ਸਾਧ ਸੰਗਤ ਕਰਿਆ ਕਰੋ ਰਲ ਮਿਲ ਕੇ ਹੇਰੀ ਮਰਜ਼ਾਦਾ ਪ੍ਰਗਟ ਕਰ ਦਿੱਤੀ। ਦੁਰਮਤ ਨਰ ਉਰ ਕੀਨ ਬਿਨਾਸੀ ਹਾਂ ਮਹਾਰਾਜ ਨੇ ਸਤਸੰਗਤ ਕਾਇਮ ਕਰਕੇ ਖੋਟੀ ਜਿਹੜੀ ਮਤ ਹੈ ਹਿਰਦੇ ਵਿੱਚੋਂ ਸਾਰੇ ਪੁਰਸ਼ਾਂ ਦੀ ਖਤਮ ਕਰ ਦਿੱਤੀ। ਸਭ ਮਹਿ ਭਾਉ ਭਗਤ ਪ੍ਰਗਟਾਵਾ ਸਾਰਿਆਂ ਮਨੁੱਖਾਂ ਦੇ ਹਿਰਦਿਆਂ ਵਿੱਚ ਪ੍ਰੇਮ ਨਾਲ ਭਗਤੀ ਕਰਨੀ ਇਹ ਪ੍ਰਗਟ ਕਰ ਦਿੱਤਾ। ਸਰਬ ਦੇਸ਼ ਤੇ ਨਾਮ ਜਪਾਵਾ ਸਾਰੇ ਇਲਾਕੇ ਨੂੰ ਨਾਮ ਜਪਣ ਉੱਪਰ ਲਾ ਦਿੱਤਾ ਸਤਿਗੁਰਾਂ ਨੇ। ਮਧੁਰ ਬੈਨ ਤਜ ਹੋਮੈ ਰੀਤਾ ਜਿਹੜਾ ਮਦਨ ਰਵੈਨ ਰਾਜਾ ਸੀ ਹੋਮੈ ਹੰਤਾ ਵਾਲੀ ਰੀਤੀ ਜੀ ਛੱਡ ਕੇ ਸੇਵਾ ਸਤਿਗੁਰ ਚਰਨ ਸੁਪ੍ਰੀਤਾ ਬਾਕੀ ਨਗਰ ਦੇ ਲੋਕਾਂ ਵਾਂਗ ਹੀ ਮਹਾਰਾਜ ਦੇ ਸਤਿਗੁਰੂ ਦੇ ਚਰਨਾਂ ਦੀ ਜਿਹੜੀ ਸੇਵਾ ਪ੍ਰੀਤੀ ਸਹਿਤ ਕਰਦਾ ਹੈ। ਜਗਤ ਕੁਬੰਧਨ ਸਗਰੇ ਨਾਸ਼ੇ ਇਸ ਕਰਕੇ ਸੰਸਾਰ ਦੇ ਜਿਹੜੇ ਖੋਟੇ ਬੰਧਨ ਸਭ ਰਾਜੇ ਦੇ ਨਾਸ ਹੋ ਗਏ। ਹਿਰਦੇ ਆਤਮ ਗਿਆਨ ਪ੍ਰਕਾਸ਼ੇ ਹਿਰਦੇ ਅੰਦਰ ਆਤਮਾ ਦਾ ਜਿਹੜਾ ਗਿਆਨ ਉਹ ਪ੍ਰਗਟ ਹੋਇਆ ਕਰੁਣਾ ਪਾਏ ਵਿਸਾਲ ਨਿਹਾਲਾ ਮਹਾਰਾਜ ਦੀ ਬਹੁਤੀ ਕਿਰਪਾ ਖਾ ਕੇ ਬਹੁਤਾ ਨਿਹਾਲ ਹੋ ਗਿਆ। ਬਨਵਾਈ ਪੁਰਮਹ ਧਰਮਸਾਲਾ ਇਸ ਤਰ੍ਹਾਂ ਮਹਾਰਾਜ ਨੇ ਕਹਿ ਕੇ ਸ਼ਹਿਰ ਦੇ ਵਿੱਚ ਧਰਮ ਦੀ ਜਗ੍ਹਾ ਕਾਇਮ ਕਰ ਦਿੱਤੀ ਹੈ। ਦੇਗ ਚਲਾਵਨ ਲੱਗਿਓ ਭੰਗਾ ਮਹਾਰਾਜ ਨੇ ਆਗਿਆ ਕਰ ਦਿੱਤੀ ਜਿਸ ਕਰਕੇ ਇੱਥੇ ਬਹੁਤਾ ਲੰਗਰ ਚਲਾਉਣ ਲੱਗ ਪਿਆ ਇੱਕ ਰਸ। ਭੋਜਨ ਸੰਗਤ ਅਜ ਹੈ ਨਿਸੰਗਾ ਇਸ ਤਰ੍ਹਾਂ ਸੰਗਤ ਨਿਸ਼ੰਗ ਹੋ ਕੇ ਧਰਮਸ਼ਾਲਾ ਵਿੱਚ ਭੋਜਨ ਛਕਦੀਆਂ। ਕੇਤਿਕ ਦਿਵਸ ਬਤੀਤੇ ਜਬ ਹੀ ਜਦੋਂ ਕੁਝ ਕੁ ਦਿਨ ਇਸ ਤਰ੍ਹਾਂ ਇੱਥੇ ਰਹਿੰਦਿਆਂ ਲੰਗਰ ਚਲਾਉਂਦਿਆਂ ਕਥਾ ਕੀਰਤਨ ਕਰਦਿਆਂ ਦਿਨ ਬਤੀਤ ਹੋਏ। ਸ੍ਰੀ ਨਾਨਕ ਨਿਰਿਪ ਸੋ ਕਹਿ ਤਬ ਹੀ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਮਦਨ ਮਹਿਣ ਰਾਜੇ ਦੇ ਸਾਥ ਕਹਿਣ ਲੱਗੇ, ਸੁਧਰ ਸੈਨ ਕੀ ਆਨ ਮਨੀਜੈ। ਕਹਿੰਦੇ ਜਿਹੜਾ ਮਣੀਪੁਰ ਰਿਆਸਤ ਦਾ ਰਾਜਾ ਸੁਧਰ ਸੈਨ, ਉਹਦੀ ਤੂੰ ਈਨ ਮੰਨਣੀ ਹੈ। ਚਾਹੇ ਸਦਨ ਤੇ ਭੇਟਾ ਦੀਜੈ। ਕਹਿੰਦੇ ਆਪਣੇ ਘਰ ਤੋਂ ਜਾ ਕੇ ਉਹਨੂੰ ਜਾ ਕੇ ਤੂੰ ਭੇਟਾ ਦੇ। ਸੁਣ ਕਰ ਮਧੁਰ ਬੈਨ ਕਹਿ ਐਸੇ, ਇਸ ਤਰ੍ਹਾਂ ਸੁਣ ਕੇ ਮਧੁਰਵਾਨ ਰਾਜਾ ਕਹਿਣ ਲੱਗਿਆ, ਜੋ ਉੱਚ ਰਹੋ ਕਰ ਹੈ ਹਮ ਤੈਸੇ, ਸਤਿਗੁਰੂ ਜਿਵੇਂ ਆਪ ਕਹਿੰਦੇ ਉਸੇ ਤਰ੍ਹਾਂ ਮੈਂ ਕਰਾਂਗਾ। ਰਾਵਰ ਕੀ ਆਇਸ ਅਨੁਸਾਰਾ, ਆਪ ਜੀ ਦੀ ਆਗਿਆ ਅਨੁਸਾਰ ਹਾਂ ਜੀ। ਚੱਲ ਹੈ ਸਭ ਹੈ ਕੋ ਕਰ ਹੈ ਵਿਚਾਰਾ, ਕੌਣ ਕੋਈ ਹੋਰ ਵਿਚਾਰ ਕਰੇਗਾ, ਸਭ ਅਸੀਂ ਚੱਲਾਂਗੇ ਤੁਹਾਡੀ ਆਗਿਆ ਅਨੁਸਾਰ। ਬਹਰੋ ਬੋਲੇ ਬੈਨ ਕਿਰਪਾਲਾ, ਉਸ ਤੋਂ ਬਾਅਦ ਦਿਆਲੂ ਕਿਰਪਾਲੂ ਸਤਿਗੁਰੂ ਵਚਨ ਬੋਲੇ, ਹਮ ਗਮ ਨਹਿ ਅਬ ਸੁਣ ਹੋ ਭਵਾਲਾ। ਹੈ ਵੀ ਰਾਜੇ ਹੁਣ ਅਸੀਂ ਇੱਥੋਂ ਚੱਲਦੇ ਹਾਂ, ਕਿਸੇ ਹੋਰ ਪਾਸੇ ਜਾਂਦੇ ਹਾਂ। ਅਨੰਤ ਦੇਸ਼ ਦੇਖਣ ਕੀ ਚਾਹੂ, ਕਿਉਂਕਿ ਕੋਈ ਹੋਰ ਜਿਹੜਾ ਇਲਾਕਾ ਹੈ ਉਹਨੂੰ ਦੇਖਣ ਲਈ ਸਾਨੂੰ ਜਾਣਾ ਹੈ। ਸੁਣ ਰਾਖਣ ਹਿਤ ਕਰ ਨਰ ਨਾਹੂ, ਕਿਉਂ ਸੁਣ ਕੇ ਜਿਹੜਾ ਇਹ ਰਾਜਾ ਮਜਨ ਬੈਨ ਮਾਰਨ ਨੂੰ ਰੱਖਣ ਵਾਸਤੇ ਹਿਤ ਜਾ ਕਰਦਾ, ਕਹਿੰਦਾ ਹੈ ਵੀ ਜ਼ਰੂਰ ਮਹਾਰਾਜ ਉਹ ਕੋਈ ਦੇਣ। ਸ੍ਰੀ ਪ੍ਰਭ ਜੀ ਮੁਝ ਕਿੰਕਰ ਜਾਣ, ਗੁਰੂ ਮਹਾਰਾ ਮੈਨੂੰ ਤਾਂ ਆਪਣਾ ਸੇਵਕ ਹੀ ਜਾਣ ਲਓ। ਭਗਤ ਵਛਲ ਨਿਧ ਬਿਰਧ ਪਛਾਣ, ਭਗਤਾਂ ਨਾਲ ਪਿਆਰ ਕਰਨਾ ਆਪਣਾ ਬਿਰਧ ਧਰਮ ਪਛਾਣੋ ਜੀ। ਦੇਹ ਦਰਸ ਕੇ ਤਿਕ ਦਿਨ ਔਰੀ, ਕੁਝ ਦਿਨ ਤਾਂ ਇੱਥੇ ਰਹਿ ਕੇ ਹੋਰ ਦਰਸ਼ਨ ਦੇਵੋ ਸਾਨੂੰ। ਕਰਹੋ ਨਿਹਾਲ ਬਸਹੋ ਇਹ ਠੌਰੀ, ਮਹਾਰਾ ਇਸ ਸਥਾਨ ਤੇ ਵਸ ਕੇ ਸਾਰਿਆਂ ਨੂੰ ਨਿਹਾਲ ਕਰਦੇ ਰਹੋ। ਰਿਪ ਕੇ ਕਹੇ ਰਹੇ ਕੁਛ ਕਾਲਾ, ਗੁਰੂ ਮਹਾਰਾਜ ਰਾਜੇ ਦੇ ਕਹਿਣ ਕਰਕੇ ਕੁਛ ਸਮਾਂ ਹੋਰ ਇੱਥੇ ਟਿਕੇ ਰਹੇ ਬ੍ਰਹਮਪੁਰ। ਆਗੇ ਗਮਨੇ ਬਹੁਰ ਕਿਰਪਾਲਾ, ਇਸ ਤਰ੍ਹਾਂ ਫਿਰ ਦਿਆਲੂ ਕਿਰਪਾਲੂ ਸਤਿਗੁਰੂ ਅੱਗੇ ਨੂੰ ਚਲੇ ਗਏ। ਗਏ ਉਲੰਘ ਸਰਬ ਸੋ ਦੇਸ਼ਾ, ਉਹ ਜਿਹੜਾ ਬ੍ਰਹਮਪੁਰ ਦਾ ਇਲਾਕਾ ਸੀ ਸਾਰਾ ਹੀ ਸਤਿਗੁਰੂ ਉਹ ਲੰਘ ਗਏ। ਸਾਗਰ ਪੈ ਗਮਨੇ ਜਗਤੇਸ਼ਾ, ਜਗਤ ਦੇ ਮਾਲਕ ਜਿਹੜੇ ਆ ਇਸ ਤਰ੍ਹਾਂ ਅੱਗੇ ਸਮੁੰਦਰ ਉੱਪਰ ਚਲੇ ਜਾ ਰਹੇ ਆ। ਮੈਂ ਪਾਛੇ ਬਹਰੋ ਮਰਦਾਨਾ, ਭਾਈ ਬਾਲਾ ਜੀ ਕਹਿੰਦੇ ਹੈ ਮਹਾਰਾ ਅੱਗੇ ਅੱਗੇ ਹੈ, ਮੈਂ ਤੇ ਮਰਦਾਨਾ ਪਿੱਛੇ ਪਿੱਛੇ ਆ ਦੋਵੇਂ। ਹਾਸ ਬਿਲਾਸ ਕਰਤ ਵਿਦ ਨਾਨਾ, ਮਹਾਰਾ ਮਰਦਾਨੇ ਨਾਲ ਕਈ ਤਰ੍ਹਾਂ ਦੇ ਕਹਿੰਦੇ ਹਾਸ ਬਿਲਾਸ ਦੇ ਬਚਨ ਜੇ ਕਰਦੇ। ਤੀਨ ਦਿਵਸ ਇਹ ਚਲਤ ਬਿਤਾਏ, ਤਿੰਨ ਦਿਨ ਕਹਿੰਦੇ ਇਸ ਤਰ੍ਹਾਂ ਚਲਦਿਆਂ ਚਲਦਿਆਂ ਬਤੀਤ ਕੀਤੇ। ਪਹੁੰਚਤ ਭਏ ਤਬ ਹੈ ਇੱਕ ਥਾਏ, ਫਿਰ ਇੱਕ ਥਾਂ ਪਹੁੰਚ ਹੀ ਗਏ। ਦੋਹਰਾ ਟਾਪੂ ਹੁਤੋ ਵਿਸਾਲ ਸੋ, ਇਹ ਜਿਹੜਾ ਟਾਪੂ ਸੀ ਬਹੁਤ ਤਕੜਾ ਹੈ ਸੀ, ਬਹੁ ਪਰਬਤ ਜਿਹੇ ਮਾਹ, ਇਹ ਟਾਪੂ ਦੇ ਵਿੱਚ ਪਹਾੜ ਪਰਬਤ ਜ਼ਿਆਦਾ ਹੀ ਸਨ। ਨਗਰ ਦੇਵ ਗੰਧਾਰ ਵੱਡ, ਇਸ ਨਗਰ ਕਹਿੰਦੇ ਜਿਹੜਾ ਸ਼ਹਿਰ ਦਾ ਨਾਮ ਸੀ ਗੰਧਾਰ ਸੀ, ਦੇਵ ਗੰਧਾਰ ਸੀ। ਰਾਖਸ਼ ਬਸੈ ਤਹਾਹੇ, ਇਸ ਸ਼ਹਿਰ ਦੇ ਵਿੱਚ ਨਗਰ ਦੇ ਵਿੱਚ ਕਹਿੰਦੇ ਰਾਖਸ਼ੀ ਬਖਸ਼ੇ ਸੀ, ਤੇ ਇੱਥੋਂ ਦਾ ਰਾਜਾ ਵੀ ਰਾਖਸ਼ੀ ਸੀ ਦੇਵਲੂਤ ਨਾਮ ਦਾ, ਜਿਸ ਤਰ੍ਹਾਂ ਇਹ ਦੇਵਲੂਤ ਨਾਮ ਦਾ ਰਾਖਸ਼ ਇਸ ਦੇ ਨਗਰ ਵਿੱਚ ਸ਼ਹਿਰ ਗਏ। ਸਤਿਗੁਰੂ ਜੀ ਇੱਥੇ ਵੀ ਗੁਰੂ ਮਹਾਰਾਜ ਨੇ ਵਾਹਿਗੁਰੂ ਨਾਮ ਜਿਹਾਇਆ, ਧਰਮ ਦੀ ਜਗ੍ਹਾ ਕਾਇਮ ਕਰਕੇ ਲੰਗਰ ਚਲਵਾਏ, ਸੰਗਤ ਪੰਗਤ ਕਾਇਮ ਕੀਤੀ। ਉਹ ਪ੍ਰਸੰਗ ਅੱਗੇ ਆਏਗਾ, ਸਮਾਂ ਹੋਇਆ, ਜਿਸ ਕਰਕੇ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਅਗਲਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਜੀ। ਟਾਪੂ ਹੁਤੋ ਵਿਸਾਲ ਸੋ, ਬਹੁ ਪਰਬਤ ਜਿਹ ਮਾਹ, ਨਗਰ ਦੇਵ ਗੰਧਾਰ ਵੱਡ, ਰਾਖਸ਼ ਬਸੈ ਤਹਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਰਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਸਾਸ,